ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਕਬਿਤ ਬੰਦਤ ਗੋਬਿੰਦ ਸਿੰਘ ਪਦ ਅਰਬਿੰਦ ਦੁੱਖ ਦੁੰਦ ਕੋ ਨਿਕੰਦ ਗੁਰੂ ਮੇਰੋ ਹੀ ਮੁਕੰਦ ਹੈ ਬੰਦਤ ਗੋਬਿੰਦ ਸਿੰਘ ਪਦ ਅਰਬਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਸਰੂਪ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਬਹੁਤ ਹੀ ਸੁੰਦਰ ਦੀਵਾਨ ਸਜ ਰਹੇ ਹੈ। ਪ੍ਰਕਾਸ਼ ਸੇਵਾ ਤੋਂ ਉਪਰੰਤ ਗ੍ਰੰਥੀ ਸਾਹਿਬਾਨ ਦੀ ਰਸਨਾ ਰਾਹੀਂ ਸਭ ਤੋਂ ਵੱਡਾ ਸਤਿਗੁਰੂ ਨਾਨਕ ਉਹਨਾਂ ਦੇ ਮੁਖਾਰਬਿੰਦ ਰਾਹੀਂ ਜੋ ਜਪ ਬਾਣੀ ਦਾ ਉਚਾਰਨ ਹੋਇਆ ਹੋਇਆ ਹੈ ਜਿਸ ਦੇ ਪੰਜ ਸੁਣ ਦੀ ਮਹਾਨ ਮਹਿਮਾ ਬੜ ਬੜੇ ਆਈ ਹੈ ਉਹਦਾ ਜਾਪ ਪਾਠ ਹੋਇਆ ਹੈ ਉਪਰੰਤ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਅੰਮ੍ਰਿਤ ਬਾਣੀ ਲਈ ਸੋਹਣੇ ਰੂਪ ਦੇ ਵਿੱਚ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਇਤਿਹਾਸ ਚੱਲ ਰਿਹਾ ਹੈ ਆਪਾਂ ਸਰਵਣ ਕਰਕੇ ਲਾਹੇ ਹਾਸਲ ਕਰ ਰਹੇ ਹਾਂ। ਸੋ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਸਿੱਧਾਂ ਦਾ ਮਾਣ ਹੰਕਾਰ ਤੋੜਨ ਵਾਸਤੇ ਸੁਮੇਰ ਪਰਬਤ ਵੱਲ ਨੂੰ ਗਏ ਸਨ ਹੋਰ ਜਿਹੜੀਆਂ ਉੱਪਰ ਪੁਰੀਆਂ ਹਨ ਜਿੱਥੇ ਕਾਕ ਪਸੰਡ ਰਹਿ ਰਿਹਾ ਹੈ ਦੱਤਾਤਰੇ ਰਹਿ ਰਿਹਾ ਹੈ ਪ੍ਰਹਿਲਾਦ ਭਗਤ ਦੀ ਪੁਰੀ ਹੈ ਤਨੂ ਪੁਰੀ ਹੈ ਉਹ ਸਾਰਿਆਂ ਨੂੰ ਦਰਸ਼ਨ ਦੇਣ ਵਾਸਤੇ ਉਹਨਾਂ 'ਤੇ ਮਹਾਨ ਹੋਰ ਬਖਸ਼ਿਸ਼ ਕਰਨ ਵਾਸਤੇ ਵੀ ਇਹਨਾਂ ਨੇ ਨਾਮ ਜਪਿਆ ਹੈ ਨਾਮ ਦੇ ਪ੍ਰਤਾਪ ਨਾਲ ਇਹ ਮਹਾਨ ਬਣੇ ਨੇ ਉਹਨਾਂ ਦੀ ਹੋਰ ਮਹਿਮਾ ਵਜਾਉਣ ਵਾਸਤੇ ਆਪ ਜੀ ਉੱਧਰ ਨੂੰ ਗਏ ਉਹ ਪ੍ਰਸੰਗ ਪ੍ਰਾਰੰਭ ਹੋਇਆ ਹੋਇਆ ਜਿਸ ਤਰ੍ਹਾਂ ਗੋਰਖਨਾਥ ਇਹਦੇ ਨਾਲ ਦੇ ਸਾਥੀ ਜਿਹੜੇ ਕੋਈ 84 ਸਿੱਧ ਹੈ ਯੋਗ ਅਭਿਆਸ ਕਰਕੇ ਰਿਧੀਆਂ ਦੇ ਸਦਨਾਂ ਦੇ ਬਲ ਕਰਕੇ ਜਿਨ੍ਹਾਂ ਨੂੰ ਬੜਾ ਭਾਰੀ ਹੰਕਾਰ ਹੋਇਆ ਪਿਆ ਸੀ ਐਡਾ ਮਾਣ ਹੋਇਆ ਹੋਇਆ ਸੀ ਵੀ ਸਾਡੇ ਵਰਗਾ ਦੁਨੀਆਂ ਵਿੱਚ ਕੋਈ ਹੋਰ ਪੰਥ ਹੀ ਨਹੀਂ ਹੈ, ਸਾਡੇ ਵਰਗਾ ਹੋਰ ਕੋਈ ਮਹਾਨ ਹੀ ਹੈ ਨਹੀਂ ਹੈ। ਉਹਨਾਂ ਦਾ ਮਾਣ ਹੰਕਾਰ ਦੂਰ ਕਰਨ ਵਾਸਤੇ ਆਪ ਜੀ ਨੇ ਸੁਮੇਰ ਪਰਬਤ ਪਰ ਜਾਣ ਦਾ ਇੱਕ ਬਹਾਨਾ ਜਿਹਾ ਬਣਾਇਆ ਸੀ। ਉਹ ਆਪ ਨੰਬਰਵਾਰ ਰਸਤਾ ਤੈਅ ਕਰਦੇ ਹੋਏ ਜਿਵੇਂ ਚੱਲੇ, ਉਹ ਪ੍ਰਸੰਗ ਆਪਾਂ ਸਰਵਣ ਕਰ ਰਹੇ ਹਾਂ। ਜਿਵੇਂ ਉਹਨਾਂ ਪਹਾੜ ਦੇ ਉੱਪਰ ਆਪ ਜੀ ਆ ਬੈਠੇ ਚੋਟੀ ਟਿੱਲੇ 'ਤੇ, ਇੱਥੇ ਵੀ ਜਿਹੜੇ ਗੋਰਖਨਾਥ ਵੱਲੋਂ ਭੇਜੇ ਹੋਏ ਸਿੱਧ, ਉਹ ਵਾਰੀ ਵਾਰੀ ਸਤਿਗੁਰੂ ਦੇ ਪਾਸ ਆਏ। ਇਹਨਾਂ ਸਿੱਧਾਂ ਨੂੰ ਆਪਣਾ ਸਰੀਰਕ ਗਿਆਨ ਬਹੁਤ ਸੀ, ਨਾੜੀ ਨਾੜੀ ਦਾ ਗਿਆਨ। ਚਲੋ ਜਿਹੜੇ ਕੋਈ ਆ ਡਾਕਟਰ ਹਕੀਮ, ਇਹਨਾਂ ਨੂੰ ਵੀ ਹੁੰਦਾ ਸਰੀਰ ਦਾ ਗਿਆਨ, ਪਰ ਦੂਜਾ ਨਹੀਂ ਹੁੰਦਾ ਹੈ ਗਿਆਨ ਵੀ ਆ ਮੂੰਹ ਦਾ ਦਰਵਾਜ਼ਾ ਕਿੰਨਾ ਹੈ, ਝਿੱਲੀ ਕਿੰਨੀ ਹੈ, ਜਿਗਰ ਕਿੰਨਾ ਕੁ ਹੈ, ਦਿਨ ਰਾਤ ਦੇ ਸਵਾਸ ਕਿੰਨੇ ਕੁ ਆਉਂਦੇ ਜਾਂਦੇ ਨੇ ਅੱਠਾਂ ਪਹਿਰਾਂ ਵਿੱਚ। ਇਹਨਾਂ ਨੂੰ ਇਸ ਦਾ ਜ਼ਿਆਦਾ ਗਿਆਨ ਸੀ, ਇਸੇ ਗਿਆਨ ਕਰਕੇ ਇਹਨਾਂ ਨੂੰ ਬੜਾ ਹੰਕਾਰ ਹੋਇਆ ਸੀ ਵੀ ਜਿੰਨਾ ਸਰੀਰ ਦਾ ਗਿਆਨ ਸਾਨੂੰ, ਇੰਨਾ ਹੋਰ ਕਿਸੇ ਨੂੰ ਨਹੀਂ ਹੈ। ਜਿਸ ਕਰਕੇ ਗੁਰੂ ਮਹਾਰਾਜ ਕੋਲ ਇਹੋ ਜਿਹੇ ਆ ਕੇ ਪ੍ਰਸ਼ਨ ਕਰਦੇ ਸੀ, ਇਹ ਦੱਸੋ ਜੀ ਸਰੀਰ ਦੇ ਵਿੱਚ ਚੱਕਰ ਕਿੰਨੇ ਨੇ, ਇਹ ਸਰੀਰ ਕਿੰਨੇ ਤੱਤਾਂ ਦਾ ਬਣਿਆ ਹੈ, ਉਹਨਾਂ ਤੱਤਾਂ ਦੀਆਂ ਅੱਗੀਆਂ ਜਿਹੜੀਆਂ ਪ੍ਰਕਿਰਤੀਆਂ ਹੈ ਉਹ ਕਿੰਨੀਆਂ ਹਨ, ਸਰੀਰ ਵਿੱਚ ਜਿਹੜੇ ਪ੍ਰਾਣ ਹੈ ਕਿੰਨੇ ਹੈ, ਉਹਨਾਂ ਦੀ ਗਿਣਤੀ ਦੱਸੋ, ਫਿਰ ਉਹਨਾਂ ਦੀ ਪ੍ਰਾਣਾਂ ਦੀ ਅੱਡੋ ਅੱਡੀ ਕਿਰਿਆ ਦੱਸੋ ਵੀ ਪ੍ਰਾਣ ਅਪ੍ਰਾਣ ਕਿੱਥੇ ਹੈ ਅਤੇ ਕੀ ਉਹ ਕਿਰਿਆ ਕਰਾਉਂਦਾ ਹੈ, ਅਪਾਨ ਜਿਹੜੀ ਪ੍ਰਾਣ ਹੈ ਵਾਯੂ ਉਹ ਕਿੱਥੇ ਹੈ ਅਤੇ ਉਹਦਾ ਕਿਰਿਆ ਕੀ ਹੈ। ਇਸ ਤਰ੍ਹਾਂ ਕੁਰਮ ਪ੍ਰਾਣ, ਧਨੁਜੇ ਪ੍ਰਾਣ, ਦੇਵ ਦੱਸ, ਇਹ ਤਾਰਕ ਜਿਹੜੇ ਪ੍ਰਾਣਾਂ ਦੇ ਨਾਂ ਹੈ ਉਹ ਵੀ ਦੱਸੋ ਅਤੇ ਉਹਨਾਂ ਦੀ ਜਗ੍ਹਾ ਰਹਿਣ ਵਾਲੀ ਵੀ, ਟਿਕਾਣਾ ਵੀ ਦੱਸੋ ਅਤੇ ਕਿਰਿਆ ਵੀ ਦੱਸੋ ਇਹ ਕੀ ਕਰਾ ਰਹੇ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਦਾ ਪਰਮੇਸ਼ਰ ਰੂਪ ਹੈ, ਉਹਨਾਂ ਨੂੰ ਭਲਾ ਕੀ ਭੁੱਲਿਆ ਹੈ, ਜਿਹਨਾਂ ਦੇ ਗਿਆਨ ਧਿਆਨ ਆਏ ਉਹਨਾਂ ਦੇ ਸਰੂਪ ਵਿੱਚੋਂ ਹੈ। ਇਹਨਾਂ ਨੇ ਚਾਰ ਅੱਖਰ ਜੇ ਪੜ੍ਹ ਲਏ ਸੀ, ਸ਼੍ਰੀ ਗਿਆਨ ਜਾਂ ਲੈ ਲਿਆ ਸੀ ਅਤੇ ਬੜਾ ਭਾਰੀ ਮਾਣ ਦਾ ਹੰਕਾਰ ਦਾ ਘਰੀ ਖਜ਼ਾਨਾ ਹੀ ਬਣ ਬੈਠੇ ਸੀ। ਗੁਰੂ ਮਹਾਰਾਜ ਨੇ ਉਹ ਯਥਾਰਥ ਉੱਤਰ ਦੇ ਕੇ ਇਹਨਾਂ ਦੀ ਤਸੱਲੀ ਕਰਾ ਦਿੱਤੀ ਵੀ ਜਿਹੜੇ ਕੋਈ ਇਹੋ ਜਿਹੇ ਜ਼ਿਆਦਾ ਹੀ ਮਾਨੀ ਹੰਕਾਰੀ ਸੀ, ਫਿਰ ਉਹਨਾਂ ਨੂੰ ਮਹਾਰਾਜ ਨੇ ਉਹੋ ਜਿਹੇ ਲਫਜ਼ਾਂ ਨਾਲ ਵੀ ਨਿਵਾਜਿਆ। ਜ਼ਿਆਦਾ ਔਖਾ ਜਿਹਾ ਹੁੰਦਾ ਸੀ, ਮਹਾਰਾਜ ਨੇ ਉਹਨੂੰ ਭੌਂਦੂ ਹੀ ਕਹਿਤਾ, ਮਹਾਂਮੂਰਖ ਅਸੀਂ ਕਹਿੰਦੇ ਜਿਹੜਾ ਸੰਸਾਰ ਵਿੱਚ ਕਿਤੇ ਟਿਕੇ ਨਾ ਫਿਰੀ ਤੁਰੀ ਜਾਵੇ, ਉਹ ਜਿਹੜਾ ਹੁਣ ਟਿਕ ਕੇ ਨਾ ਬੈਠੇ ਭੁਗੀ ਜਾਵੇ, ਫਿਰ ਉਹ ਭੌਂਦੂ ਹੀ ਹੁੰਦਾ ਨਾ, ਭੌਣ ਵਾਲਾ ਫਿਰਨ ਤੁਰਨ ਵਾਲਾ। ਕਈਆਂ ਨੂੰ ਸੁਭਾਅ ਹੁੰਦਾ ਵੀ ਉਹ ਡੰਗ 'ਤੇ ਡੇਰਾ ਰੱਖਦੇ ਆ, ਨਹੀਂ ਖੜ੍ਹਦੇ, ਇਹ ਵੀ ਇੱਕ ਪੈਰ 'ਚ ਚੱਕਰ ਹੁੰਦਾ ਕਈਆਂ ਦਾ ਵੀ ਉਹ ਸੁੱਖ ਸਹੂਲਤਾਂ ਨੂੰ ਨਹੀਂ ਦੇਖਦੇ ਵੀ ਇੱਥੇ ਹੈਗੇ, ਚਲੋ ਇੱਥੇ ਚਾਰ ਦਿਨ ਟਕੜੋ, ਅਤੇ ਉਹ ਜਿਹੜੇ ਭੌਂਦੂ ਹੁੰਦੇ ਉਹ ਭੁਈ ਜਾਂਦੇ ਫਿਰੀ ਜਾਂਦੇ। ਇਸ ਤਰ੍ਹਾਂ ਉਹਨਾਂ ਵਿੱਚੋਂ ਇਹ ਵੀ ਇੱਕ ਐਸਾ ਸੀ, ਫਿਰਨ ਤੁਰਨ ਵਾਲਾ, ਭੌਣ ਵਾਲਾ, ਭਟਕਣ ਵਾਲਾ। ਗੁਰੂ ਮਹਾਰਾਜ ਨੇ ਉਸ ਨੂੰ ਫਿਰ ਉਹੋ ਜਿਹੇ ਲਫਜ਼ਾਂ ਨਾਲ ਨਿਵਾਜਿਆ, ਵਡਿਆਇਆ, ਸੁਣ ਕੇ ਫਿਰ ਜਿਗੜੇ ਤਿਗੜੇ ਦਾ ਡੰਡਾ ਵੀ ਗੁਰੂ ਹੁੰਦਾ, ਮਰਦਾਨਾ ਪੰਗਰਨਾਥ ਉਹਨੂੰ ਆਉਂਦਾ ਤਾਂ ਦੇਖ ਕੇ ਕਹਿੰਦਾ ਸੀ ਮੈਂ ਚੜੇ ਗਾਡਰ ਹੀ ਕਰ ਦਿੰਦਾ ਜੀ ਇਹਨੂੰ, ਚੱਡਿਆਂ ਤੋਂ ਫੜ ਕੇ ਉਟਕਾ ਕੇ ਸਿੱਟ ਦਿੰਦਾ, ਵਾਰ ਵਾਰ ਮੂੰਹ ਚੁੱਕ ਕੇ ਆਉਂਦੇ ਆ, ਇੱਕ ਨਾ ਐਸੀ ਤੈਸੀ ਕੀਤੀ ਮੁੜ ਕੇ ਤੈਨੂੰ ਕਿਸੇ ਨੇ ਮੁੜ ਕਰਨ ਮਾਰਾ ਕੇ ਕਹਿੰਦੇ ਨਹੀਂ, ਇੱਥੇ ਡਾਂਗ ਗੁੱਸੇ ਦੀ ਤਲਵਾਰ ਦੀ ਲੜਾਈ ਨਹੀਂ ਮਰਦਾਨੇ, ਇੱਥੇ ਤਾਂ ਗਿਆਨ ਦੀ ਤਲਵਾਰ ਹੈ, ਗਿਆਨ ਦੀ ਤਲਵਾਰ ਨਾਲ ਇਹਨਾਂ ਨੂੰ ਕੈਲ ਕਰਨਾ ਹੈ, ਇਹਨਾਂ ਦਾ ਮਾਣ ਤੋੜਨਾ ਹੈ। ਕੋਈ ਨਾ ਆਈ ਜਾਣ, ਤੂੰ ਮਰਦਾਨੇ ਆਪਣੀ ਮੌਜ ਵਿੱਚ ਇਹਨਾਂ ਦਾ ਤਮਾਸ਼ਾ ਦੇ, ਇਹ ਕੀ ਬੋਲਦੇ ਚੱਲਦੇ, ਇਹਨਾਂ ਦੀ ਪ੍ਰੀਖਿਆ ਕਰ ਵੀ ਕੌਣ ਚੰਗਾ ਹੈ। ਇਹ ਸਾਰੇ ਸਿੱਧੀ ਪ੍ਰਮੁੱਖ ਤੇ ਬੋਲਿਆ ਤਾਂ ਕੱਢਿਆ ਵਿਚਾਰ ਵੀ, ਜਦੋਂ ਮੁੱਖੋਂ ਕੋਈ ਬੋਲਦਾ ਉਦੋਂ ਸਿਆਣੇ ਵਿਚਾਰ ਤੱਤ ਕੱਢ ਲੈਂਦੇ ਆ ਵੀ ਇਹ ਕਿੰਨਾ ਕੁ ਸਿਆਣਾ ਹੈ। ਰਾਗੀ ਸਾਹਿਬਾਨ ਰਾਗ ਦਾ ਸ਼ਬਦ ਜਦੋਂ ਗਾਉਣ ਲੱਗੂ ਨਾ, ਉਹ ਸੁਰਾਂ ਜੀਆਂ ਜਿਹੜਾ ਨੱਪੂਗਾ ਅਤੇ ਮਾੜਾ ਜਿਹਾ ਆ ਜਾਂ ਕਰੂ, ਉਦੋਂ ਹੀ ਰਾਗੀ ਪਛਾਣ ਲੈਂਦੇ ਵੀ ਕੋਈ ਹੈਗਾ ਹੈ। ਇਸੇ ਤਰ੍ਹਾਂ ਕੋਈ ਗਿਆਨੀ ਧਿਆਨੀ ਕਥਾ ਵਾਚਕ ਹੈ, ਉਹ ਜਦੋਂ ਕੋਈ ਉੱਪਰ ਕਰਨ ਜਾਂ ਸ਼ੁਰੂ ਕਰੂਗਾ ਉਦੋਂ ਹੀ ਉਹਦਾ ਅਨੁਮਾਨ ਲਾ ਲੂ ਵੀ ਹਾਂ ਇਹਨੇ ਕਿਸੇ ਦੀ ਮਾਰ ਖਾਧੀ ਹੈ, ਐਵੇਂ ਕਸ਼ਟਾਂ ਸੁਣ ਕੇ ਗਿਆਨੀ ਬਣਿਆ ਹੋਇਆ, ਜਾਂ ਕਿਤਾਬਾਂ ਦਾ ਕੀੜਾ ਹੈ ਕਾਪੀ ਪੜ੍ਹ ਪੜ੍ਹ ਕੇ ਗਿਆਨੀ, ਉਹਨੇ ਮਾਰ ਨਹੀਂ ਕਿਸੇ ਦੀ ਖਾਧੀ, ਸੁਣ ਸੁਣਾ ਕੇ ਬਣਿਆ ਹੋਇਆ ਵੱਡਾ ਗਿਆਨੀ। ਇੱਕ ਹੁੰਦਾ ਵੀ ਪੜ੍ਹ ਕੇ ਫਿਰ ਉਹਦੇ 'ਤੇ ਅਮਲ ਕਰਨਾ, ਉਸ ਅਨੁਸਾਰ ਆਪਣਾ ਜੀਵਨ ਵੀ ਬਣਾਉਣਾ। ਜਿਹੜਾ ਕੁਛ ਉਹ ਛੱਡਣ ਲਈ ਕਿਹਾ ਵੀ ਇਹ ਛੱਡਣਾ ਹੈ, ਉਹ ਉਹਨੇ ਛੱਡ ਦੇਣਾ। ਜਿਹੜਾ ਕੋਈ ਧਾਰਨ ਕਰਨ ਲਈ ਕਿਹਾ ਗਿਆ ਧਾਰਮਿਕ ਪੁਸਤਕਾਂ ਵਿੱਚ, ਉਹ ਸੁਣ ਕੇ ਉਹਨੇ ਧਾਰਨ ਕਰ ਲੈਣਾ, ਗ੍ਰਹਿਣ ਕਰ ਲੈਣਾ। ਇਉਂ ਜਾਣੀ ਆਲਮ ਅਤੇ ਆਮਲ, ਇਹ ਕੋਈ ਬਿਰਦ ਬਿਰਲਾ ਬਿਰਲਾ ਹੁੰਦਾ ਹੈ ਕਿ ਆਲਮ ਬਹੁਤ ਹੁੰਦੇ, ਆਮਲ ਨਹੀਂ ਭੋਲਾ ਮਾਤਰ ਹੁੰਦੇ। ਕੋਈ ਆਮਲ ਬਹੁਤ ਹੁੰਦੇ ਆ ਅਤੇ ਆਲਮ ਨਹੀਂ ਹੁੰਦੇ। ਭਾਵੇਂ ਕਿਨਾਂ ਦੀ ਕਮਾਈ ਬਹੁਤ ਹੁੰਦੀ ਹੈ ਅਤੇ ਵਿੱਦਿਆ ਨਹੀਂ ਪੜ੍ਹੇ ਹੁੰਦੇ, ਜਿਸ ਕਰਕੇ ਉਹਨਾਂ ਦੇ ਅੱਗੇ ਆ ਕੇ ਕੋਈ ਪ੍ਰਸ਼ਨ ਕਰ ਦੇਵੇ ਫਿਰ ਉਹ ਤਸੱਲੀ ਨਹੀਂ ਕਰਾ ਸਕਦੇ, ਕਿਉਂਕਿ ਆਲਮ ਨਹੀਂ ਪੜ੍ਹੇ ਨਹੀਂ, ਕਮਾਈ ਬਹੁਤ ਹੈ। ਠੀਕ ਹੈ ਵੀ ਉਹਨਾਂ ਦਾ ਜਿਹੜਾ ਤੇਜ ਪ੍ਰਤਾਪ ਉਹ ਪੜ੍ਹਿਆ ਲਿਖਿਆ ਉੱਪਰ ਪੈ ਜਾਂਦਾ ਹੈ, ਪ੍ਰਭਾਵ ਪਰ ਛਾ ਜਾਂਦਾ ਹੈ, ਅਤੇ ਜੇ ਚਾਹੁਣ ਤਾਂ ਉਹਨਾਂ ਦੇ ਅੰਦਰ ਇਹ ਸ਼ਾਸਤਰਾਂ ਦਾ ਗਿਆਨ ਧਿਆਨ ਆ ਵੀ ਜਾਂਦਾ ਹੈ। ਉਹ ਮਹਾਰਾਜ ਦਾ ਧਿਆਨ ਤਰ ਕੇ ਫਿਰ ਉਸੇ ਤਰ੍ਹਾਂ ਹੀ ਉਹ ਉੱਤਰ ਵੀ ਦੇ ਦਿੰਦੇ ਹੈ। ਜਿਸ ਤਰ੍ਹਾਂ ਬਗ ਵਾਲੀ ਜੱਸੀ ਵਾਲੀ ਮਹਾਤਮਾ ਰਹਿੰਦੇ ਹੁੰਦੇ ਸੀ, ਇੱਕ ਉਦਾਸੀ ਸੰਪਰਦਾ ਵਿੱਚੋਂ, ਬਿਲਕੁਲ ਅਨਪੜ੍ਹ ਸੀ ਅਤੇ ਆਮਲ ਬਹੁਤ ਸੀ, ਕਮਾਈ ਉਹਨਾਂ ਦੀ ਬਹੁਤ ਤਕੜੀ ਸੀ। ਜੇ ਕਿਸੇ ਨੇ ਆ ਕੇ ਉਹਨਾਂ ਅੱਗੇ ਸਵਾਲ ਕਰ ਦੇਣਾ, ਉਹ ਕਮਾਈ ਕਰਕੇ ਉਹਨਾਂ ਨੇ ਗੁਰਬਾਣੀ ਦੀ ਤੁੱਕ ਬਣਾ ਕੇ ਸੁਣਾ ਕੇ ਨਾ ਉਹਨੂੰ ਉਸਤਰ ਕਰ ਦੇਣਾ ਵੀ ਮੈਂ ਤਾਂ ਨਹੀਂ ਕੋਈ ਜਾਣਦਾ, ਮੈਂ ਤਾਂ ਭਾਈ ਅਨਪੜ੍ਹ। ਸਾਡੇ ਗੁਰੂ ਨਾਨਕ ਸਾਹਿਬ ਜੀ ਬਾਣੀ ਦੁਆਰਾ ਇਉਂ ਕਹਿੰਦੇ ਹੈ, ਜਾਣੀ ਇਸ ਤਰ੍ਹਾਂ ਗੁਰਬਾਣੀ ਦੀ ਤੁੱਕ ਨਾਲ ਹੀ ਅਗਲੀ ਦੀ ਤਸੱਲੀ ਕਰਾਈ ਜਾਣੀ। ਅਰਥ ਉਰਥ ਕੋਈ ਨਹੀਂ ਕਹਿਣਾ, ਤੁੱਕ ਪੜ੍ਹ ਕੇ ਸੁਣਾ ਲਈ, ਨਾਲੇ ਕਹਿੰਦਾ ਮੈਂ ਤਾਂ ਭਾਈ ਅਨਪੜ੍ਹ ਹੈ, ਮਹਾਰਾਜ ਦੀ ਬਾਣੀ ਇਉਂ ਕਹਿੰਦੀ ਹੈ। ਇੱਕ ਵਾਰੀ ਕੋਈ ਕਾਂਸ਼ੀ ਦੇ ਵਿੱਚ ਨੇ 30-35 ਸਾਲ ਲਾਏ ਸੀ, ਬੜਾ ਤਕੜਾ ਗਿਆਨੀ ਸੀ, ਉਹਦੇ ਕੋਲ ਕਿਸੇ ਨੇ ਮਹਿਮਾ ਕੀਤੀ ਉਹ ਮਹਾਤਮਾ ਦੀ ਵੀ ਹੈ ਤਾਂ ਅਨਪੜ੍ਹ, ਪਰ ਅਨਪੜ੍ਹਾਂ ਦੇ ਪੜ੍ਹਿਆਂ ਲਿਖਿਆਂ ਦੇ ਬਾਪੂ ਹੈ ਉਹ, ਜਿਹੜੇ ਗਿਆਨੀਆਂ ਧਿਆਨ ਨੂੰ ਗੱਲ ਨਹੀਂ ਨਾ ਆਉਂਦੀ, ਜਿਹਦਾ ਉੱਤਰ ਗਿਆਨੀਆਂ ਧਿਆਨ ਨੂੰ ਆਉਂਦਾ ਉਹ ਝੱਟ ਹੀ ਦੇ ਦਿੰਦੇ ਹੈ। ਐਂ ਕਿਵੇਂ ਹੋ ਸਕਦਾ? ਕਹਿੰਦੇ ਵੀ ਇਹ ਤਾਂ ਠੀਕ ਹੈ, ਨਹੀਂ ਹੋ ਸਕਦਾ, ਪਰ ਮੈਂ ਐਨ ਉਹਨਾਂ ਨਾਲ ਬਚਨ ਵਿਲਾਸ ਕਰਕੇ ਆਇਆ ਅਤੇ ਉਹ ਤਾਂ ਵੀ ਤਸੱਲੀ ਕਰਾ ਦਿੰਦੇ ਹੈ ਅਨਪੜ੍ਹ। ਅਤੇ ਉਹਨੂੰ 30-32 ਸਾਲ ਲਾਏ ਦਾ ਮਾਣ ਹੰਕਾਰ ਸੀ, ਜਿਵੇਂ ਅਸਿੱਧਾ ਨਾਥਾਂ ਨੂੰ ਸੀ, ਉਹ ਆਇਆ ਇੱਥੇ। ਅਤੇ ਫਿਰ ਉਹ ਜਾਣੀ ਇਹੋ ਜਿਹੇ ਪ੍ਰਸ਼ਨ ਕਰੇ ਵੀ ਜਿਹਨਾਂ ਦਾ ਉੱਤਰ ਨਾ ਉਹ ਦੇ ਸਕਣ। ਉਹ ਕਹਿੰਦਾ ਮਹਾਰਾਜ ਤੁਹਾਡੀ ਸਿਰਤ ਬਹੁਤ ਸੁਣੀ ਹੈ ਵੀ ਤੁਸੀਂ ਅਨਪੜ੍ਹ ਹੁੰਦੇ ਬੜੇ ਤਕੜੇ ਵਿਦਵਾਨ ਹੋ, ਕਹਿਣ ਲੱਗੇ ਨਹੀਂ ਭਾਈ, ਅਸੀਂ ਤਾਂ ਅਨਪੜ੍ਹ ਹੈ, ਸਾਨੂੰ ਤਾਂ ਊੜਾ ਵੀ ਨਹੀਂ ਆਉਂਦਾ, ਇਹ ਤਾਂ ਮਹਾਰਾਜ ਦੀ ਕਿਰਪਾ ਹੈ, ਮਾੜਾ ਮੋਟਾ ਦੋ ਚਾਰ ਲਫ਼ਜ਼ ਕਹਿ ਲੈਂਦੇ ਸੁਣ ਲੈਂਦੇ, ਸਾਡਾ ਤਾਂ ਕੁਛ ਨਹੀਂ। ਉਹ ਕਹਿੰਦਾ ਨਹੀਂ ਜੀ ਆਉਂ ਤਾਂ ਨਹੀਂ, ਆਹ ਮੈਂ ਸਵਾਲ ਕਰਦਾ, ਪ੍ਰਸ਼ਨ ਕਰਦਾ, ਇਹਦਾ ਉੱਤਰ ਦਿਓ ਜੀ। ਅਤੇ ਉਹ ਬਾਣੀ ਵਿੱਚੋਂ ਤੁਕ ਜੀ ਸੁਣਾ, ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਆਉਂ ਕਹਿੰਦੇ ਹੈ, ਮੈਂ ਤਾਂ ਅਨਪੜ੍ਹ ਹੈ, ਮਹਾਰਾਜ ਦੀ ਬਾਣੀ ਆਉਂ ਕਹਿੰਦੀ ਹੈ। ਹੁਣ ਉਹ ਵਿਦਵਾਨ ਸੀ, ਸੁਣ ਕੇ ਉਹ ਤੁਕ ਦੇ ਅਰਥ ਤਾਂ ਜਾਣਦਾ ਹੀ ਸੀ, ਤਸੱਲੀ ਹੋ ਗਈ ਜਿਹਨੂੰ ਸੰਸਕ੍ਰਿਤ ਦੇ ਅਰਥ ਆਉਂਦੇ, ਉਹਨੂੰ ਗੁਰਬਾਣੀ ਦੇ ਅਰਥ ਠੀਕ ਹੈ, ਭਾਵੇਂ ਗਹਿਰ ਗੰਭੀਰ ਹੈ, ਐਸੇ ਵੀ ਸ਼ਬਦ ਹੈ ਗੁਰੂ ਨਾਨਕ ਸਾਹਿਬ ਦੇ, ਉਹਨਾਂ ਦੇ ਅਰਥ ਸਿੱਖੇ ਤੋਂ ਬਗੈਰ ਨਹੀਂ ਕਿਸੇ ਨੂੰ ਆਉਂਦੇ ਸਹੀ ਅਰਥ। ਪਰ ਫਿਰ ਵੀ ਆਮ ਭਾਸ਼ਾ ਵਿੱਚ ਹੋਣ ਕਰਕੇ ਅੱਧ ਪਚਾਤ ਅਰਥਾਂ ਦਾ ਪਤਾ ਲੱਗਦਾ ਹੀ ਹੈ, ਸੁਖਮਨੀ ਸਾਹਿਬ ਪੜ੍ਹੋ ਝੱਟ, ਅੱਧ ਪਚਾਤ ਪੱਲੇ ਪੈਂਦੇ ਹੀ ਹੈ ਨਾ ਮਨੁੱਖ ਨੂੰ, ਸੰਸਕ੍ਰਿਤ ਦੇ ਵਿੱਚ ਨਹੀਂ, ਕੋਈ ਉਸਵਰਤੀ ਕੋਈ ਸਲੋਕ ਪੜ੍ਹ ਕੇ ਸੁਣਾ ਦੇ ਵੇਦ ਸ਼ਾਸਤਰ ਦਾ, ਜਿਹੜਾ ਸੰਸਕ੍ਰਿਤ ਪੜ੍ਹਿਆ ਹੋ ਉਹਨੂੰ ਕੋਈ ਪਤਾ ਲੱਗੂ ਵੀ ਇਹ ਆਹ ਕਹਿ ਰਿਹਾ ਹੈ, ਦੂਜੇ ਨੂੰ ਨਹੀਂ ਪਤਾ ਚੱਲਦਾ ਹੈ। ਹੁਣ ਲੁਪਤ ਪ੍ਰਕਾਸ਼ ਤੂੰ ਚੇਤਨ ਤੂੰ ਕਹਿ ਦੇ, ਇਹ ਹੁਣ ਕਿਸੇ ਨੂੰ ਕੀ ਪਤਾ ਲੱਗੂ ਵੀ ਕੀ ਇਹਨੇ ਕਿਹਾ ਹੈ। ਜਿਹੜਾ ਕੋਈ ਥੋੜ੍ਹਾ ਬਹੁਤ ਪੜ੍ਹਿਆ ਹੋਇਆ ਉਸ ਵਿਦਿਆ ਹੋਊਗਾ, ਇਹ ਚੇਤਨ ਦਾ ਇਹਨੇ ਲੱਛਣ ਕਿਹਾ ਹੈ, ਸਰੂਪ ਕਿਹਾ, ਚਿੰਨ੍ਹ ਦੱਸਿਆ ਹੈ, ਕਿ ਜਿਹੜਾ ਲੋਪ ਹੋ ਕੇ ਸਾਰਿਆਂ ਸ਼੍ਰੀਆਂ ਵਿੱਚ ਫਿਰ ਪ੍ਰਕਾਸ਼ ਵੀ ਕਰੇ, ਪ੍ਰਕਾਸ਼ ਦੇਵੇ ਅਤੇ ਸਾਰੀ ਕਿਰਿਆ ਕਰਾਇਆ ਕਰਿਆ ਕਰੇ ਕਰਾਵੇ, ਅਲੋਪ ਹੋ ਕੇ ਗੁਪਤ ਹੋਵੇ, ਉਸਕੋ ਚੇਤਨ ਕਹੀਏ ਹੈ। ਬਾਕੀ ਨਹੀਂ ਕੋਈ ਚਿੱਤ ਜਾਂ ਚੇਤਨ ਕਹਿ ਦੇਵੇ, ਉਹਦੇ ਮਿਹਨੇ ਸੁਣਾ ਦੇਵੇ ਕਰਕੇ, ਗੁਰਬਾਣੀ ਵਿੱਚ ਇਹੋ ਜਿਹੇ ਬਹੁਤ ਪਦ ਪਦਾਰਥ ਹੈ ਜਿਨ੍ਹਾਂ ਦਾ ਅਸੀਂ ਸਹਿਜ ਹੀ ਅਰਥ ਸਮਝ ਲੈਂਦੇ ਹਾਂ। ਕਬੀਰ ਸਾਹਿਬ ਜੀ ਦੇ ਸਲੋਕ ਆ ਜਦੋਂ ਕਿਤੇ ਆ ਜਾਂਦੇ, ਕੋਈ ਸਿਆਣਾ ਗ੍ਰੰਥੀ ਸਾਹਿਬਾਨ ਸੁੰਦਰ ਢੰਗ ਨਾਲ ਸੁਰੀਲੀ ਆਵਾਜ਼ ਨਾਲ ਪੜ੍ਹੇ ਤੜਕੇ, ਟਿੱਕੀ ਰਾਤ ਨੂੰ 4 ਵਜੇ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਆਰ ਜੁਗਾਦੀ ਇਸ ਤਰ੍ਹਾਂ ਕਹੇ, ਉਹ ਅੱਧ ਪਚਾਰ ਸਮਝ ਆਉਂਦਾ ਵੀ ਕਬੀਰ ਸਾਹਿਬ ਜੀ ਮਾਲਾ ਦੀ ਗੱਲ ਕਰ ਰਹੇ ਆ, ਵੀ ਮੇਰੀ ਜਿਹੜੀ ਸਿਮਰਨੀ ਹੈ ਮਾਲਾ ਹੈ ਇਹ ਬਾਹਰਲੀ ਨਹੀਂ ਹੈ, ਨਾ ਅਠੋਤਰੀ ਹੈ, ਨਾ ਇਹ ਬਾਕੀ ਸ਼ਬੀਕ ਮਣਕਿਆਂ ਦਾ ਮਾਲਾ ਸਿਮਰਨਾ ਹੈ, ਵੀ ਮੇਰੀ ਤਾਂ ਪਰਮੇਸ਼ੁਰ ਦਾ ਜਿਹੜਾ ਜਵਾਨ ਅਤੇ ਨਾਮ ਚੱਲ ਰਿਹਾ ਨਾ ਜਵਾਨ ਨਾਲ, ਰਾਮ ਰਾਮ ਰਾਮ ਮੈਂ ਕਰੀ ਜਾ ਰਿਹਾ, ਇਹ ਮੇਰੀ ਮਾਲਾ ਫਿਰ ਰਹੀ ਹੈ, ਜਵਾਨ ਮੇਰੀ ਮਾਲਾ ਹੈ, ਇਹ ਜਿਹੜੇ ਆਸਵਾਸਾਂ ਰਾਹੀਂ ਇਹ ਹੋ ਰਿਹਾ ਜਾ ਪੇ ਮਣ ਕੇ ਰਸਨਾ ਉੱਪਰ ਰਾਮ ਹੋ ਰਿਹਾ, ਬਾਕੀ ਨਹੀਂ ਦਿਖਾਵੇ ਦੀ ਮਾਲਾ ਮੈਂ ਫੜ ਰਿਹਾ। ਹਰ ਜਗ੍ਹਾ ਦੀ ਸਦਾ ਭਗਤਾਂ ਕੋ ਸੁਖ ਵਿਸਰਾਮ, ਪਹਿਲਾਂ ਤੋਂ ਲੈ ਕੇ ਹੁਣ ਤੱਕ ਸਦਾ ਸਦਾ ਉਹ ਭਗਤ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਐਸੇ ਰੂਪ ਦੇ ਵਿੱਚ ਵਿਸਰਾਮ ਹੈ, ਟਿਕਾ ਹੈ, ਇਹ ਮਾਲਾ ਫੇਰਦੀ ਹੈ। ਇਸ ਤਰ੍ਹਾਂ ਜਾਣੀ ਮਹਾਤਮਾ ਬੈਠੇ ਹੋ, ਜੋ ਪ੍ਰਸ਼ਨ ਕਰੀ ਗਿਆ ਉੱਤਰ ਦੇ ਗਿਆ, ਅਖੀਰ ਉੱਠ ਕੇ ਚਰਨੀ ਪੈ ਗਿਆ, ਕਹਿੰਦਾ ਮਹਾਰਾਜ ਧੰਨ ਹੋ ਤੁਸੀਂ। ਕਹਿੰਦੇ ਮਹਾਰਾਜ ਧੰਨ ਕਿਵੇਂ? ਕਹਿੰਦੇ ਆ ਜਿਹੜੇ ਸਲੋਕਾਂ ਦੇ ਵੇਦ ਸ਼ਾਸਤਰਾਂ ਦੇ ਪ੍ਰਸ਼ਨ ਮੈਂ ਕੀਤੇ ਹੈ, ਇਹਨੂੰ ਤਾਂ ਬੜੇ ਬੜੇ ਵਿਦਵਾਨ ਨਹੀਂ ਕੋਈ ਸੁਣਾ ਸਕਦੇ, ਤੁਸੀਂ ਮਹਾਰਾਜ ਤੁਹਾਨੂੰ ਗੁਰਬਾਣੀ ਵਿੱਚੋਂ ਇੱਕ ਤੁਕ ਪੜ੍ਹ ਕੇ ਸੁਣਾ ਦਿੰਦੇ ਹੈ ਅਤੇ ਮੈਨੂੰ ਚੁੱਪ ਕਰਾ ਦਿੰਦੇ। ਕਹਿੰਦੇ ਨਹੀਂ ਭਾਈ, ਇਹ ਬਾਣੀ ਦੀ ਕਿਰਪਾ ਹੈ, ਗੁਰੂ ਨਾਨਕ ਦੀ ਕਿਰਪਾ ਹੈ, ਜਿਨ੍ਹਾਂ ਨੇ ਸਾਰੇ ਗਿਆਨ ਧਿਆਨ ਆਪਣੀ ਬਾਣੀ ਵਿੱਚ ਹੀ ਇਸ ਖੱਲੇ ਰੱਖ ਛੱਡੇ ਹੈ, ਮੈਂ ਨਹੀਂ ਕੋਈ ਜਾਣਦਾ, ਇਹ ਮਹਾਰਾਜ ਦੀ ਬਾਣੀ ਤੇਰੇ ਤਸੱਲੀ ਕਰਾ ਰਹੀ ਹੈ। ਸੋ ਇਸ ਤਰ੍ਹਾਂ ਜਾਣੀ ਕਈ ਆਲਮ ਹੁੰਦੇ ਹੈ ਅਤੇ ਅਮਲ ਹੁੰਦੇ ਹੈ, ਅਮਲ ਜਿਹੜੇ ਹੈ ਉਹ ਜੇ ਚਾਹੁਣ ਤਾਂ ਸਾਰਾ ਗਿਆਨ ਚੈਨ ਉਹਨਾਂ ਦੇ ਅੰਦਰ ਆ ਜਾਂਦਾ ਹੈ, ਉਹ ਕੁਝ ਸਮੇਂ ਲਈ, ਫਿਰ ਉਹ ਜਿਹੇ ਹੁੰਦੇ ਹੈ। ਅਤੇ ਜਿਹੜੇ ਆਲਮ ਹੈ ਉਹਨਾਂ ਨੂੰ ਜਿੰਨਾ ਕੁ ਚਿਰ ਸਰੀਰ ਵਿਸ਼ਵਾਸ ਹੈ, ਦਿਮਾਗ ਬੁੱਧੀ ਕੰਮ ਕਰਦਾ ਹੈ, ਉਨਾ ਚਿਰ ਉਹ ਜਿਹਨ ਵਿੱਚ ਸਭ ਕੁਛ ਰਹਿੰਦਾ ਹੈ। ਉਹ ਜਾਸਤਾ ਹੁੰਦੀ, ਉਹ ਸੰਸਾਰ ਫਿਰ ਉਤਰਦੇ ਹੀ ਜਾਂਦੇ ਹੈ। ਉਮਰ ਵੱਡੀ ਹੋਣ ਕਰਕੇ ਫਿਰ ਉਹ ਜਿਹੜਾ ਕਿ ਪੜਿਆ ਪੜਿਆ ਉਹਨਾਂ ਨੂੰ ਵਿਸਰਦਾ ਜਾਂਦਾ, ਭੁੱਲਦਾ ਜਾਂਦਾ ਹੈ। ਫਿਰ ਕਈ ਵਾਰੀ ਉਹ ਕਹਿੰਦੇ ਵੀ ਹੁਣ ਤਾਂ ਚੇਤੇ ਨਹੀਂ ਹੈਗਾ। ਵੀ ਸਿੱਧਾ ਨਾਥਾਂ ਨੇ ਬਹੁਤ ਚੇਤੇ ਕੀਤਾ ਸੀ ਮਗਜ ਮਾਰ ਮਾਰ ਕੇ, ਇਹ ਜਾਂ ਗਿਆਨ ਧਿਆਨ ਇਹਦਾ ਉਹਨਾਂ ਨੂੰ ਮਾਣ ਹੋਇਆ ਸੀ। ਅਤੇ ਗੁਰੂ ਮਹਾਰਾਜ ਸਹਿਜੀ ਉਹ ਸੁਣਾ ਸੁਣਾ ਕੇ ਨਾ ਸੱਚੋ ਸੱਚ ਉਹਨਾਂ ਦਾ ਮਾਣ ਲਾਈ ਜਾਂਦੇ ਸੀ। ਇਸ ਤਰ੍ਹਾਂ ਇਹ ਸਿੱਧਾ ਨਾਥਾਂ ਦੇ ਆਪਾਂ ਜਿਵੇਂ ਪ੍ਰਸ਼ਨ ਕੀਤੇ, ਉਹ ਵਿਚਾਰ ਭਾਈ ਬਾਲਾ ਜੀ ਨੇ, ਗੁਰੂ ਅੰਗਦ ਸਾਹਿਬ ਜੀ ਨੇ ਸੁਣਾਏ, ਉਸੇ ਦਾ ਉਲੱਥਾ ਕਵੀ ਸੰਤੋਖ ਸਿੰਘ ਜੀ ਨੇ ਕੀਤਾ, ਉਹੀ ਇਤਿਹਾਸ ਆਸਪਾ ਪੜ੍ਹ ਰਹੇ ਹਾਂ। ਉਹ ਅਗਲੇ ਪ੍ਰਸੰਗ ਦੇ ਵੀ ਜਿਵੇਂ ਗੋਰਖਨਾਥ ਦਾ ਭੇਜਿਆ ਹੋਇਆ ਗੋਪੀ ਚੰਦ, ਈਸ਼ਰਨਾਥ, ਲੰਗਰਨਾਥ, ਮੰਗਲਨਾਥ, ਸ਼ੰਭੂਨਾਥ, ਇਹ ਚੱਲ ਚੱਲ ਕੇ ਆਏ। ਜਿਵੇਂ ਇਹਨਾਂ ਨੇ ਆ ਕੇ ਮਹਾਰਾਜ ਅੱਗੇ ਪ੍ਰਸ਼ਨ ਕੀਤੇ ਅਤੇ ਮਹਾਰਾਜ ਨੇ ਯਥਾਰਥ ਉੱਤਰ ਦਿੱਤੇ, ਉਹ ਪ੍ਰਸੰਗ ਸ਼ੁਰੂ ਹੋ ਗਿਆ। ਕਵੀ ਸੰਤੋਖ ਸਿੰਘ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਿਮਾ ਦਾ ਮੰਗਲ ਕਰਕੇ ਇਹਨੂੰ ਸ਼ੁਰੂ ਕਰ ਰਿਹਾ ਹੈ। ਜਿਵੇਂ ਉਹਨਾਂ ਨੇ ਉਹ ਉਵੇਂ ਹੀ ਆ ਰਿਹਾ ਮੰਗਲ, ਉਵੇਂ ਪ੍ਰਸੰਗ ਆ ਰਿਹਾ ਉਹਨਾਂ ਦਾ ਲਿਖਿਆ ਹੋਇਆ ਕਾਵਿ ਰਚਨਾ ਵਿੱਚ। ਅਪਰ ਮਿਲ ਕੇ ਸੁਣੀਏ ਜੀ। ਬੰਦਤ ਗੋਬਿੰਦ ਸਿੰਘ ਪਾਦ ਅਰਬਿੰਦ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਇਹ ਸਰੋਤਾ ਜਨੋ, ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਦਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਮੈਂ ਸਿੰਘ ਸਜਿਆ ਹਾਂ, ਉਹਨਾਂ ਦੇ ਚਰਨਾਂ ਕਮਲਾਂ ਤੇ ਮੈਂ ਨਮਸਕਾਰ ਕਰਦਾ ਹਾਂ। ਦੁੱਖ ਦੁੰਦ ਕੋ ਨਿਕੰਦ, ਗੁਰੂ ਮੇਰੋ ਹੀ ਮੁਕੰਦ ਹੈ। ਉਹ ਮੇਰੇ ਜਿਹੜੇ ਗੁਰੂ ਹੈ, ਕਹਿੰਦੇ ਇੱਕ ਤਾਂ ਉਹ ਦੁੰਦਾਂ ਦੁੱਖਾਂ ਦੇ ਕੱਟਣ ਵਾਲੇ, ਜਾਣੀ ਦੁੰਦ ਨਾਲ ਸਮੂਹ ਦਾ ਹੁੰਦਾ, ਸਮੂਹ ਦੁੱਖਾਂ ਦੇ ਕੱਟਣ ਵਾਲੇ ਹੈ। ਅਤੇ ਫਿਰ ਮੇਰੇ ਜਿਹੜੇ ਗੁਰੂ ਹੈ ਉਹ ਮੁਕੰਦ ਹੈ, ਮੁਕਤੀ ਦਾਤੇ ਵੀ ਹੈ। ਕਈ ਗੁਰੂ ਤਾਂ ਹੁੰਦੇ ਆ ਖਾਣ ਪੀਣ ਦੇ ਯਾਰ, ਪਰ ਮੁਕਤ ਨਹੀਂ ਕਰਨ ਵਾਲੇ, ਮਲਾਈਆਂ ਹੁਣੀਆਂ ਖਾ ਕੇ ਆਪ ਸੱਪ ਬਣਨ ਵਾਲੇ ਹੁੰਦੇ ਆ, ਬਾਕੀ ਕੀੜੇ ਬਣਦੇ ਖਵਾਉਣ ਵਾਲੇ। ਜਿਵੇਂ ਉਹਦਾ ਹੀ ਕਿ ਕਲਿਆਣ ਸਰ ਗੁਰਦੁਆਰਾ ਬਣਿਆ, ਉਹ ਵੀ ਗੁਰੂ ਹੀ ਬਣਿਆ ਸੀ ਨਾ। ਅਤੇ ਉਹੀ ਕਹਿੰਦਾ ਸੀ ਮੈਂ ਬਸ ਬ੍ਰਹਮ ਹੈ, ਮੈਨੂੰ ਹੀ ਬਸ ਪੂਜੋ, ਮੰਨੋ, ਮੇਰਾ ਹੀ ਧਿਆਨ ਧਰੋ ਅਤੇ ਮੈਂ ਤੁਹਾਨੂੰ ਮੁਕਤ ਕਰੂੰਗਾ। ਅਤੇ ਉਹ ਮੁਕਤੀਦਾਤਾ ਆਪ ਨਹੀਂ ਉਹ ਮੁਕਤ ਹੋ ਸਕਿਆ, ਆਪਣੇ ਸੇਵਕਾਂ ਨੂੰ ਨਹੀਂ ਕਰ ਸਕਿਆ, ਆਪ ਸੱਪ ਬਣ ਗਿਆ। ਅਤੇ ਉਹ ਚੇਲੇ ਚੱਲ ਰਹੇ ਜਿਹੜੇ ਸੇਵਕ ਜਿਹਨਾਂ ਦੇ ਘਰਾਂ ਤੋਂ ਛਕਦਾ ਸੀ, ਉਹ ਵਿਚਾਰੇ ਲਿਖਾ ਜੋਖਾ ਲੈਣ ਲਈ ਉਹ ਕੀੜੇ ਬਣ ਕੇ ਉਹਦੇ ਵਿੱਚ ਆ ਗਏ ਸੀ। ਫਿਰ ਪੂਰੇ ਸੂਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਾਂਗੜ ਤੋਂ ਚੱਲਦੇ ਉੱਥੇ ਗਏ, ਉਹਦੀ ਵੀ ਕਲਿਆਣ ਕੀਤੀ, ਉਹਦੇ ਚੇਲਿਆਂ ਦੀ ਵੀ, ਸੇਵਕਾਂ ਦੀ। ਇਸ ਕਰਕੇ ਕਈ ਵਾਰੀ ਮਨੁੱਖ ਵੀ ਇੱਥੇ ਬੜੀਆਂ ਸਹੂਲਤਾਂ, ਵੀ ਨਾ ਕੋਈ ਕੇਸ ਰੱਖੋ, ਨਾ ਕੋਈ ਦਾੜੇ ਰੱਖਣ ਦੀ ਲੋੜ ਹੈ, ਫਲਾਨੇ ਤੋਂ ਵੀ ਆਪਾਂ ਉਹਨੂੰ ਗੁਰੂ ਧਾਰ ਲਓ, ਉਪਦੇਸ਼ ਲੈ ਲਓ, ਖਾਣ ਪੀਣ ਦੀ ਵੀ ਸਹੂਲਤ ਹੈ। ਉਹ ਨਹੀਂ ਕਹਿੰਦੇ ਆਹ ਨਹੀਂ ਖਾਣਾ, ਆਹ ਨਹੀਂ ਖਾਣਾ, ਮੌਜੇ ਹੀ ਮੌਜੇ। ਉਹ ਇਹੋ ਜਿਹਾ ਕੱਚਾ ਪਿਲਿਆਂ ਨੂੰ ਗੁਰੂ ਬਣਾ ਲੈਂਦੇ ਆ, ਮਗਰੋਂ ਪੁਆੜਾ ਪੈ ਜਾਂਦਾ ਜਦੋਂ ਫਿਰ ਭੌਂਦੇ ਫਿਰਦੇ ਆ, ਥਾਂ ਥਾਂ ਕੀੜੇ ਬਣਦੇ, ਸੱਪ ਬਣਦੇ ਆ। ਇਸ ਕਰਕੇ ਜਿਹੜਾ ਸਿਆਣਾ ਮਨੁੱਖ ਹੈ ਉਹ ਤਾਂ ਐਨ ਵਿਚਾਰ ਨਾਲ ਫਿਰ ਪੂਰੇ ਗੁਰੂ ਦਾ ਉਪਦੇਸ਼ ਲੈਂਦਾ ਹੈ। ਜਿਵੇਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਇਸ ਤਰ੍ਹਾਂ ਉਹ ਸਾਨੂੰ ਸੇਧ ਦੇਣ ਵਾਸਤੇ ਪੂਰੇ ਗੁਰੂ ਦੀ ਢੂੰਡ ਵਿੱਚ ਆਪ ਜੀ ਉਹ 21 ਵਾਰੀ ਹਰਿਦੁਆਰ ਗਏ, 21 ਵਾਰੀ ਉਹਨਾਂ ਨੂੰ ਕੋਈ ਪੂਰਾ ਨਹੀਂ ਲੱਭਿਆ। ਤੇ ਉਹਨਾਂ ਨੂੰ ਉਨ੍ਹਾਂ ਚਿਰ ਗੁਰੂ ਧਾਰਿਆ ਹੀ ਨਹੀਂ ਹੈ। ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਨਾਲ ਮੇਲ ਮਿਲਾਪ ਹੋਇਆ ਤੇ ਦਰਸ਼ਨ ਕੀਤੇ, ਵਿਚਾਰ ਸੁਣੇ, ਫਿਰ ਸਮਝ ਆ ਗਈ ਵੀ ਹਾਂ ਇਹ ਪੂਰੇ ਹੈ, ਫਿਰ ਆ ਕੇ ਚਰਨੀ ਪਏ, ਫਿਰ ਉੱਥੇ ਹੀ ਸੇਵਾ ਕਰਨ ਲੱਗ ਪਏ, ਉਧਰਲਾ ਕਿਹੜਾ ਛੱਡ ਦਿੱਤਾ। ਇਸੇ ਤਰ੍ਹਾਂ ਫਿਰ ਆਪ ਪਹਿਲਾਂ ਜਿੱਥੇ ਪੂਰੇ ਗੁਰੂ ਦੀ ਢੂੰਡ ਸੀ, ਆਪ ਫਿਰ ਪੂਰੇ ਗੁਰੂ ਬਣ ਕੇ ਤੇ ਫਿਰ ਉਹ ਤੀਰਥ ਯਾਤਰਾ ਦਾ ਬਹਾਨਾ ਬਣਾ ਕੇ ਉਹ ਜਿਹੜੇ ਭਟਕ ਲਹਿਰੀ ਲੋਕ ਉਹਨਾਂ ਨੂੰ ਉਪਦੇਸ਼ ਦੇਣ ਵਾਸਤੇ ਚੱਲ ਪਏ ਆਪ ਜੀ। ਤੀਰਥ ਉਦੋਂ ਸਤਿਗੁਰੂ ਕੀ ਆ ਸਭ ਲੋਕ ਉਧਰਨ ਅਰਥਾ। ਸੋ ਇਸ ਕਰਕੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਮੇਰੇ ਜਿਹੜੇ ਗੁਰੂ ਹੈ, ਕਹਿੰਦੇ ਇਸ ਕਰਕੇ ਉਹਨਾਂ ਦੇ ਚਰਨਾਂ ਕਮਲਾਂ ਨੂੰ ਮੱਥਾ ਟੇਕਦਾ, ਇੱਕ ਤਾਂ ਕਹਿੰਦੇ ਦੁੱਖਾਂ ਦੁੰਦਾਂ ਨੂੰ ਕੱਟਣ ਵਾਲੇ ਹੈ, ਸੋ ਦੁੱਖਾਂ ਨੂੰ ਕੱਟਣ ਵਾਲੇ। ਦੁੰਦ ਦਾ ਅਰਥ ਔਗੁਣ ਗੁਨਾਹ ਵੀ ਹੁੰਦਾ ਹੈ, ਦੁੰਦ ਦਾ ਅਰਥ ਉਪਦਰਵ ਅਨਰਥ ਵੀ ਹੁੰਦਾ ਹੈ। ਵੀ ਫਲਾਣਾ ਬੜਾ ਉਪਦਰਵੀ ਹੈ, ਬੜੇ ਪੁੱਠੇ ਸਿੱਧੇ ਕੰਮ ਕਰਦਾ ਹੈ, ਵਿਉਂ ਮਹਾਰਾਜ ਜਿਹੜੇ ਮੇਰੇ ਦੁੱਖ ਹਨ ਉਹਨਾਂ ਨੂੰ ਵੀ ਕੱਟਣ ਵਾਲੇ ਹੈ। ਅਤੇ ਇਸੇ ਤਰ੍ਹਾਂ ਜਿਹੜੇ ਦੁੰਦ ਹਨ, ਉਪਦਰਵ ਹਨ, ਅਨਰਥ ਹੈ, ਉਹਨਾਂ ਨੂੰ ਵੀ ਖਤਮ ਕਰ ਦੇਣ ਵਾਲੇ ਹੈ। ਫਿਰ ਮੇਰੇ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਹੈ ਉਹ ਮੁਕਤੀ ਦਾਤੇ ਵੀ ਹਨ। ਸ੍ਰੀ ਬਾਲਾ ਸੰਦੁਰ ਵਾਚ, ਗੋਰਖ ਵਿਚਾਰ ਸਿੱਧ ਲੀਨੇ ਹੈ ਹਕਾਰ ਸਾਹਿਬ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਜਿਹੜਾ ਗੋਰਖਨਾਥ ਹੈ ਉਹਨੇ ਵਿਚਾਰ ਕਰਕੇ ਸਾਰੇ ਸਿੱਧਾਂ ਨੂੰ ਫਿਰ ਆਪਣੇ ਕੋਲ ਸਿੱਧ ਲਿਆ, ਬੁਲਾ ਲਿਆ ਹੈ। ਆਇਸ ਉਚਾਰ ਤਬ ਭੇਜੋ ਗੋਪੀ ਚੰਦ ਹੈ, ਸਾਰੇ ਆ ਗਏ। ਉਹਨਾਂ ਦੇ ਵਿੱਚੋਂ ਗੋਪੀ ਚੰਦ ਚੰਗਾ ਸਿਆਣਾ ਸੀ, ਕਿਉਂਕਿ ਪਹਿਲਾਂ ਰਾਜਾ ਸੀ, ਰਾਜੇ ਦੇ ਵਿਚਾਰੇ ਦੇ ਫੜ ਕੇ ਕੰਨ ਪਾੜੇ ਸੀ, ਇਹਦੇ ਘਰਬਾਰ ਛਡਾ ਕੇ, ਰਾਜ ਭਾਗ ਛਡਾ ਕੇ ਇੱਧਰ ਲਿਆਇਆ ਸੀ ਇਹ ਗੋਰਖਨਾਥ। ਇਸ ਕਰਕੇ ਕਹਿੰਦੇ ਗੋਪੀ ਚੰਦ ਨੂੰ ਕਹਿ ਕੇ ਨਾ ਵੀ ਤੂੰ ਜਾ ਗੁਰੂ ਨਾਨਕ ਸਾਹਿਬ ਦੇ ਪਾਸ, ਅਤੇ ਉਹਨਾਂ ਨੂੰ ਆਪਣਾ ਸੇਵਕ ਬਣਾ ਕੇ ਲਿਆ। ਕਹਿੰਦੇ ਗੋਪੀ ਚੰਦ ਨੂੰ ਆਗਿਆ ਕਰਕੇ ਭੇਜਿਆ ਹੈ। ਆਵਤ ਹੀ ਦੇਖ ਕਰ ਕਹੀ ਹੈ ਆਦੇਸ਼। ਆਉਂਦਿਆਂ ਸਾਰੇ ਗੋਪੀ ਚੰਦ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਮਾਰਾ ਆਦੇਸ਼ ਹੋਵੇ, ਨਮਸਕਾਰ ਹੋਵੇ। ਇੱਕ ਓਂਕਾਰ ਕੇ ਆਦੇਸ਼ ਸੁਣ ਭਾਖੀ ਸੁਖ ਕੰਦ ਹੈ। ਮਹਾਰਾਜ ਸੁਖਾਂ ਦੇ ਬੱਦਲ ਉਹਨਾਂ ਨੇ ਸੁਣ ਕੇ ਕਿਹਾ ਹੈ ਵੀ ਗੋਪੀ ਚੰਦ, ਇੱਕ ਓਂਕਾਰ ਵਾਹਿਗੁਰੂ ਨੂੰ ਆਦੇਸ਼ ਹੋਵੇ, ਨਮਸਕਾਰ ਹੋਵੇ। ਆਏ ਢਿੱਗ ਬੈਸ ਔਰ ਹਰਖ ਵਿਸੇਖ, ਆ ਕੇ ਗੋਪੀ ਚੰਦ ਕੋਲ ਬੈਠ ਗਿਆ ਹੈ, ਹਿਰਦੇ ਵਿੱਚ ਇਹਦੇ ਵਿਸ਼ੇਸ਼ ਕਰਕੇ ਬਹੁਤ ਪ੍ਰਸੰਨਤਾ ਹੈ, ਖੁਸ਼ੀ ਹੈ। ਜੈਸੇ ਮਾਰ ਤੰਡ ਦੇਖ ਬਿਗਸਾਤ ਅਰਬਿੰਦ ਹੈ। ਇਸ ਤਰ੍ਹਾਂ ਕਹਿੰਦੇ ਸੂਰਜ ਨੂੰ ਚੜਿਆ ਦੇਖ ਕਵਲ ਖਿੜ ਜਾਂਦਾ ਹੈ ਨਾ, ਕਿਉਂ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਜੋਪੀ ਜਿਹੜਾ ਗੋਪੀ ਚੰਦ ਹੈ ਕਵਲ ਵਾਂਗੂ ਖਿੜ ਗਿਆ, ਖੁਸ਼ ਹੋ ਗਿਆ ਹੈ। ਕੌਣ ਧਿਆਨੀ ਕੌਣ ਗਿਆਨੀ ਕੌਣ ਇਸ਼ਨਾਨੀ, ਫਿਰ ਕਹਿਣ ਲੱਗਿਆ ਮਹਾਰਾਜ ਆਖਾਂ ਜੀਆਂ ਮੀਰ ਕੇ ਧਿਆਨ ਲਾਉਣ ਵਾਲੇ ਤਾਂ ਬਹੁਤ ਹੈ, ਗਿਆਨੀ ਬਗਲ ਸੰਭਾਲੋ, ਇਸ ਤਰ੍ਹਾਂ ਅਸਲੀ ਧਿਆਨ ਧਿਆਨੀ ਕਿਹੜਾ ਹੈ, ਜਿਹਨੂੰ ਅਸੀਂ ਕਿਹਾ ਵੀ ਇਹ ਯਥਾਰਥ ਧਿਆਨੀ ਹੈ, ਅਤੇ ਚਾਰ ਅੱਖਰ ਪਰ ਕੇ ਗਿਆਨੀ ਬਹੁਤ ਬਣੇ ਬੈਠੇ ਹੈ, ਤੇ ਤੁਸੀਂ ਮਹਾਰਾਜ ਦੱਸੋ ਯਥਾਰਥ ਗਿਆਨੀ ਕਿਹੜਾ ਹੈ। ਪੁੰਨ ਨਿਰਮਲ ਕੌਣ ਮੋਹਿ ਤਪਾ ਜੀ ਬਤਾਈਏ, ਫਿਰ ਹੇ ਤਪਾ ਗੁਰੂ ਨਾਨਕ ਸਾਹਿਬ ਮੈਨੂੰ ਦੱਸੀਏ ਵੀ ਦੁਨੀਆਂ ਵਿੱਚੋਂ ਨਿਰਮਲ ਕੌਣ ਹੈ, ਮੈਲ ਤੋਂ ਰਹਿਤ ਕਿਹੜਾ ਹੈ। ਕੌਣ ਸੋ ਜੁਗਤ ਜਾਂ ਤੇ ਦੀਪਕ ਦਿਪਤ ਹੋਤ, ਐਸੀ ਕਿਹੜੀ ਜੁਗਤੀ ਹੈ ਜਿਹਦੇ ਨਾਲ ਸਰੀਰ ਦੇ ਅੰਦਰ ਇੱਕ ਦੀਵਾ ਹੈ, ਉਹਦੀ ਕਹਿੰਦੇ ਜਿਹੜੀ ਜੋਤ ਹੈ ਰੋਸ਼ਨੀ ਹੈ ਉਹ ਕਹਿੰਦੇ ਪ੍ਰਕਾਸ਼ ਹੀ ਹੈ, ਉਹ ਐਸਾ ਕਿਹੜਾ ਦੀਵ ਹੈ ਜਿਹੜਾ ਉਹ ਕਿਹੜੀ ਜੁਗਤੀ ਹੈ ਜਿਸ ਨੇੜਾ ਉਹ ਦੀਵਾ ਕਹਿੰਦੇ ਪ੍ਰਕਾਸ਼ਦਾ ਹੈ, ਚਾਨਣ ਕਰਦਾ। ਇੱਕ ਤਾਂ ਨਾ ਬਾਹਰਲੇ ਦੀਵੇ ਉਹਨਾਂ ਬੱਤੀ ਪਾ ਦਿਓ, ਤੇਲ ਪਾ ਦਿਓ, ਫਿਰ ਸੀਖ ਲਾ ਕੇ ਤੇ ਉਹ ਲਾ ਰਹੇ ਹੋ ਤੇ ਉਹ ਜਗ ਪੈਂਦਾ ਪ੍ਰਕਾਸ਼ ਕਰਨ ਲੈ ਪੈਂਦਾ। ਇਹ ਹੁਣ ਜਾਣੀ ਢੰਗ ਨਾਲ ਹੀ ਪੁੱਛਦਾ, ਕਹਿੰਦੇ ਐਸੀ ਕਿਹੜੀ ਜੁਗਤੀ ਹੈ ਜਿਹੜੇ ਜਿਸਦੇ ਨਾਲ ਜਿਹੜਾ ਅੰਦਰਲਾ ਦੀਵ ਹੈ ਉਹਦਾ ਪ੍ਰਕਾਸ਼ ਹੋ ਜਾਏ। ਭਾਵ ਅੰਦਰਲਾ ਗਿਆਨ ਦਾ ਦੀਵ ਹੈ, ਉਹ ਕਿਵੇਂ ਪ੍ਰਕਾਸ਼ੇ, ਉਹ ਕਿਵੇਂ ਜਾਗੇ। ਗੈਲ ਕੌਣ ਚਲਤ ਸੋ ਠਾਕ ਨਹੀਂ ਪਾਈਏ। ਐਸਾ ਕਿਹੜਾ ਰਸਤਾ ਹੈ ਮਾਰਾ ਦੁਨੀਆਂ ਵਿੱਚ ਜਿਹਦੇ ਵਿੱਚ ਚਲਦਿਆਂ ਹੋਇਆਂ ਜਾਂਦਿਆਂ ਹੋਇਆਂ ਰੋਕ ਨਹੀਂ ਪਾਇਆ, ਜਾਂ ਰੋਕਿਆ ਨਾ ਹੋਵੇ ਵੀ ਨਹੀਂ ਵੀ ਇਸ ਰਸਤੇ ਨਹੀਂ ਤੂੰ ਜਾਣਾ ਹੈ, ਇਹ ਤੇਰਾ ਰਸਤਾ ਨਹੀਂ, ਇੱਥੇ ਤਾਂ ਆਹ ਰਸਤੇ ਜਿਹੜੇ ਜਾ ਸਕਦੇ। ਜਿਵੇਂ ਕਈਆਂ ਦੇ ਕੋਲੋਂ ਰਾਹਦਾਰੀ ਹੁੰਦੀ ਹੈ ਨਾ, ਉਹ ਦੇਖ ਦੂਖ ਕੇ ਅਤੇ ਉਹਨਾਂ ਨੂੰ ਨਹੀਂ ਰੋਕਦੇ, ਦੂਜਿਆਂ ਨੂੰ ਮੋੜੀ ਜਾਂਦੇ। ਕਹਿੰਦੇ ਐਸਾ ਵੀ ਰਸਤਾ ਹੈ ਮਹਾਰਾਜ, ਵੀ ਉਹ ਕਿਹੜਾ ਹੈ ਜਿਸ ਰਸਤੇ ਜਾਂਦਿਆਂ ਹੋਇਆਂ ਕੋਈ ਰੋਕ ਨਾ ਪਾਵੇ, ਉਹ ਕਹੇ ਨਾ ਵੀ ਇਸ ਰਸਤੇ ਤੂੰ ਨਹੀਂ ਜਾ ਸਕਦਾ ਹੈ। ਕੌਣ ਘਰ ਇਹ ਐਸੋ ਸੁੱਖ ਪਾਏ ਜਾਂ ਹਾਂ ਵੈਸੇ ਨਿਤ। ਇੱਕ ਤਾਂ ਆਹ ਦੁਨੀਆਂ ਦੇ ਘਰ ਹੈ, ਇੱਕ ਹੋਰ ਘਰ ਹੈ। ਕਹਿੰਦੇ ਉਹ ਇਹੋ ਜਿਹਾ ਕਿਹੜਾ ਘਰ ਹੈ ਜਿਹਦੇ ਵਿੱਚ ਹਮੇਸ਼ਾ ਸੁੱਖ ਪਾ ਕੇ ਹਮੇਸ਼ਾ ਇਹ ਬੈਠਦਾ ਹੈ। ਇੱਥੇ ਤਾਂ ਘਰ ਦੇ ਵਿੱਚ ਸੌ ਸੌ ਚਿੰਤਾ ਹੈ ਨਾ, ਸੌ ਸੌ ਸਿਆਪੇ ਹੈ। ਹਾਏ ਗੋਪੀ ਚੰਦ ਸਿਆਣਾ, ਕਹਿੰਦਾ ਇਹੋ ਜਿਹਾ ਮਹਾਰਾਜ ਕਿਹੜਾ ਘਰ ਹੈ ਜਿਸੇ ਮੈਂ ਹਮੇਸ਼ਾ ਸੁੱਖ ਪਾ ਕੇ ਮਨੁੱਖ ਬੈਠਦਾ ਹੈ। ਪਾਏ ਕੈ ਸਥਿਤ ਕੋ ਨਾ ਬਾਹਰ ਡੁਲਾਈਏ। ਕਹਿੰਦੇ ਇੱਕ ਵਾਰੀ ਇਸ ਧੀ ਉਹ ਘਰ ਵਿੱਚ ਪਾ ਲੈਂਦਾ ਹੈ ਅਤੇ ਮੁੜ ਕੇ ਕਿਸੇ ਪਾਸੇ ਡੰਮ ਡੋਲਦਾ ਹੀ ਨਹੀਂ, ਜਾਣੀ ਆ ਘਰ ਜਾ ਛੱਡ ਕੇ ਕਿਤੇ ਹੋਰ ਪਾਸੇ ਨਹੀਂ ਟਿਕ ਡੋਲੇ ਖਾਂਦਾ। ਉਹ ਦੱਸੋ ਐਸਾ ਘਰ ਕਿਹੜਾ ਹੈ ਜਿੱਥੇ ਇਸਤੀ ਪਾ ਕੇ ਮੁੜ ਕੇ ਕਿਤੇ ਡਾਵਾਂ ਡੋਲ ਨਾ ਹੋਈਏ ਤੇ ਸੁਖ ਪਾਈਏ ਦੁਖੀ ਹੋਈਏ ਹੀ ਨਾ। ਦੰਭ ਕੋ ਨਿਕੰਦ ਗੁਰ ਕਿੰਕਰ ਮੁਕੰਦ। ਹਾਂ, ਜਿਹੜੇ ਦਾਸਾਂ ਨੂੰ ਮੁਕਤੀ ਦੇਣ ਵਾਲੇ ਗੁਰੂ ਨਾਨਕ ਸਾਹਿਬ ਹੈ ਤੇ ਪਖੰਡ ਨੂੰ ਕੱਟਣ ਵਾਲੇ ਹਨ। ਸੁਣ ਬੋਲੇ ਗੋਪੀ ਚੰਦ ਸੋ ਆਨੰਦ ਕੰਦ ਦਾਈਏ। ਜੋ ਆਨੰਦ ਦੇ ਬੱਦਲ ਹਨ, ਆਨੰਦ ਦੇ ਦਾਤੇ ਹਨ ਗੁਰੂ ਨਾਨਕ ਸਾਹਿਬ ਜੀ। ਉਹ ਸੁਣ ਕੇ ਗੋਪੀ ਚੰਦ ਦੇ ਸਾਥੀਓ ਬਚਨ ਬੋਲੇ ਉੱਤਰ ਦੇਣ ਲਈ। ਸੁਰਤ ਨਾ ਖੋਵੈ ਧਿਆਨੀ ਗੁਰਮੁਖ ਗਿਆਨੀ ਹੋਵੇ। ਗੁਰੂ ਮਹਾਰਾਜ ਕਹਿੰਦੇ ਗੋਪੀ ਚੰਦ ਜਿਹੜਾ ਧਿਆਨ ਲਾਉਣ ਸਮੇਂ ਹਮੇਸ਼ਾ ਨਾਮ ਵਿੱਚ ਵਾਹਿਗੁਰੂ ਦੇ ਸਰੂਪ ਵਿੱਚ ਧਿਆਨ ਲਾਈ ਰੱਖਦਾ, ਸੁਰਤ ਨੂੰ ਗਾਉਂਦਾ ਨਹੀਂ ਹੈ। ਇਹਨਾਂ ਧਿਆਨ ਲਾਉਣ ਹੋਏ ਸੁਰਤ ਕਿਤੇ ਹੋਰ ਹੀ ਫਿਰਦੀ ਹੋਵੇ, ਮਨ ਦੀ ਬਿਰਤੀ ਕਿਤੇ ਹੋਰ ਹੀ ਫਿਰਦੀ ਹੋਵੇ, ਉਹ ਕਵੀ ਦੀ ਧਿਆਨੀ ਹੈ, ਮੈਂ ਧਿਆਨ ਲਾਇਆ। ਮਹਾਰਾਜ ਕਹਿੰਦੇ ਜਿਹੜਾ ਧਿਆਨ ਲਾਉਣ ਸਮੇਂ ਆਪਣੀ ਸੁਰਤ ਨੂੰ ਨਾ ਗਵਾਵੇ, ਜਿੱਥੇ ਉਹਨੇ ਸੁਰਤ ਬਿਰਤੀ ਲਾਈ ਉੱਥੇ ਉਹਦੀ ਸੁਰਤ ਲੱਗੀ ਰਹੇ, ਉਹੀ ਕਹਿੰਦੇ ਸੁਰ ਧਿਆਨੀ ਹੁੰਦਾ ਹੈ। ਉਹ ਨਹੀਂ ਵੀ ਅੱਖਾਂ ਜਿਹਾ ਮੀਚ ਕੇੜ ਕੇ ਬੈਠੇ ਅਤੇ ਸੁਰਤ ਬੰਦੀ ਬਿਰਤੀ ਕਿਤੇ ਹੋਰ ਹੀ ਫਰੀ ਜਾਵੇ, ਉਹ ਨਹੀਂ। ਮਹਾਰਾਜ ਕਹਿੰਦੇ ਜਿਹੜਾ ਆਪਣੀ ਨਾਮ ਵਿੱਚ ਸੁਰਤ ਲਾਉਂਦਾ ਹੈ, ਨਾਮ ਵਿੱਚ ਸੁਰਤ ਨੂੰ ਗਵਾਉਂਦਾ ਨਹੀਂ ਹੈ, ਨਾਮ ਵਿੱਚ ਸੁਰਤ ਲਾਉਂਦਾ, ਉਹੀ ਅਸਲੀ ਧਿਆਨੀ ਹੁੰਦਾ ਹੈ, ਗੁਰਮੁਖ ਗਿਆਨੀ ਹੋਵੇ, ਜਿਹਨੇ ਗੁਰਾਂ ਦੁਆਰਾ ਉਪਦੇਸ਼ ਲੈ ਕੇ ਨਾਮ ਦੀ ਕਮਾਈ ਕਰਕੇ ਫਿਰ ਯਥਾਰਥ ਗਿਆਨ ਪ੍ਰਾਪਤ ਕੀਤਾ ਹੋਵੇ। ਉਹ ਕਹਿੰਦੇ ਐਸਾ ਜਿਹੜਾ ਯਥਾਰਥ ਗਿਆਨੀ ਹੈ, ਆਤਮਾ ਪਰਮਾਤਮਾ ਦੀ ਲਖਤਾ ਵਾਲਾ, ਸਰੂਪ ਦੀ ਪ੍ਰਾਪਤੀ ਵਾਲਾ ਗਿਆਨੀ, ਗੁਰਾਂ ਦੁਆਰਾ ਜੋ ਉਪਦੇਸ਼ ਲੈ ਕੇ ਕਮਾਈ ਕਰਕੇ ਗਿਆਨੀ ਹੋਵੇ, ਉਹ ਅਸਲੀ ਗਿਆਨੀ ਹੁੰਦਾ ਹੈ। ਨਿਰਮਲ ਸੋਈ ਗੁਰਬਾਣੀ ਹੇਤ ਲਾਵਈ। ਮਹਾਰਾਜ ਕਹਿੰਦੇ ਮਹਿਰ ਤੋਂ ਰਹਿਤ ਉਹ ਹੁੰਦਾ ਹੈ, ਪਵਿੱਤਰ ਉਹ ਹੁੰਦਾ ਹੈ ਜਿਹੜਾ ਵੀ ਗੋਪੀ ਚੰਦਾ ਹਮੇਸ਼ਾ ਗੁਰਬਾਣੀ ਦੇ ਨਾਲ ਪ੍ਰੇਮ ਲਾਉਂਦਾ ਹੈ, ਪ੍ਰੇਮ ਨਾਲ ਗੁਰੂ ਕੀ ਬਾਣੀ ਪੜ੍ਹਦਾ ਹੈ, ਉਹਨੂੰ ਅਸੀਂ ਕਹਿ ਦਿਆਂਗੇ ਵੀ ਹਾਂ ਵੀ ਇਹ ਨਿਰਮਲ ਮਨੁੱਖ ਹੈ। ਬਾਕੀ ਨਾ ਤੋ ਕੇ ਕੋਈ ਨਿਰਮਲ ਨਹੀਂ ਹੁੰਦਾ ਹੈ। 68 ਤੀਰਥ ਇਸ਼ਨਾਨੀ ਤੁਮ ਜਾਣੋ ਸੋ। ਗੋਪੀ ਚੰਦ ਨੂੰ ਕਹਿਣ ਲੱਗੇ 18 ਤੀਰਥਾਂ ਦਾ ਇਸ਼ਨਾਨ ਕਰਨ ਵਾਲਾ ਇਸ਼ਨਾਨੀ ਤੂੰ ਵੀ ਉਸ ਨੂੰ ਜਾਣ ਲੈ। ਸ਼ਰਧਾ ਸਮੇਤ ਗੁਰੂ ਦਰਸ਼ਨ ਪਾਵਈ। ਜੋ ਆਪਣੇ ਮਨ ਵਿੱਚ ਅਥਾਹ ਸ਼ਰਧਾ ਤਾਰ ਕੇ ਤੇ ਗੁਰੂ ਮਹਾਰਾਜ ਦੇ ਜਾ ਕੇ ਦਰਸ਼ਨ ਪਾਵੇ, ਉਹ ਅਸਲੀ 18 ਤੀਰਥਾਂ ਦਾ ਰੋਜ਼ ਇਸ਼ਨਾਨੀ ਹੈ, ਜਿਹੜਾ ਸ਼ਰਧਾ ਭਾਵਨਾ ਨਾਲ ਮਹਾਰਾਜ ਦੇ ਰੋਜ਼ ਜਾ ਕੇ ਦਰਸ਼ਨ ਕਰੇ। ਬਾਕੀ ਹੈ ਵੀ ਚਲੋ ਉੱਥੇ ਨਾ ਲਿਆ, ਉੱਥੇ ਨਾ ਲਿਆ, 18 ਤੀਰਥਾਂ 'ਤੇ ਨਹੀਂ, 18 ਤੀਰਥਾਂ ਦਾ ਇਸ਼ਨਾਨੀ। ਉਹ ਤਾਂ ਲੌਕੀ ਅੜਸਰ ਤੀਰਥ ਨਾਈ ਕੌਰਾ ਪੰਥ ਨ ਜਾਈ, ਜਿਵੇਂ ਕਬੀਰ ਸਾਹਿਬ ਜੀ ਨੇ ਨਾਉਣ ਵਾਲਿਆਂ ਨੂੰ ਸਮਝਾਉਣ ਵਾਸਤੇ ਉਹ ਟੀਕਾ ਯਾਦ ਕੀਤਾ ਸੀ। ਕਹਿੰਦੇ ਜੀ ਅਸੀਂ 18 ਤੀਰਥਾਂ 'ਤੇ ਜਾਣਾ ਇਸ਼ਨਾਨ ਕਰਨ, ਤੁਸੀਂ ਵੀ ਸਾਡੇ ਨਾਲ ਚੱਲੋ ਜੀ। ਕਬੀਰ ਜੀ ਕਹਿੰਦੇ ਵੀ ਸਾਡੇ ਕੋਲ ਇਸ਼ਨਾਨ ਕਰਦੇ ਸਾਧੂ ਸੰਤ ਆਏ ਜਾਏ ਰਹਿੰਦੇ ਆ, ਵਿਹਲ ਨਹੀਂ ਲੱਗਦਾ, ਅਤੇ ਅਸੀਂ ਤਾਂ ਗੈਰ ਹਾਜ਼ਰ ਹੋ ਨਹੀਂ ਸਕਦੇ, ਜਾ ਨਹੀਂ ਸਕਦੇ, ਤੁਸੀਂ ਚਲੇ ਜਾਓ। ਕਹਿਣ ਲੱਗੇ ਮਹਾਰਾਜ ਕੋਈ ਆਪਣਾ ਘਰ ਦਾ ਜੀ ਸਰ ਭੇਜ ਦਿਓ। ਕਹਿੰਦੇ ਵੀ ਇਹ ਵੀ ਹੁਣ ਸੇਵਾ ਵਿੱਚ ਲੱਗੇ ਰਹਿੰਦੇ ਆ, ਕੋਈ ਸਾਧੂ ਸੰਤ ਆ ਜਾਂਦੇ, ਉਹਨਾਂ ਨੂੰ ਰੋਟੀ ਪਾਣੀ ਇਹਨਾਂ ਨੇ ਖੋਣਾ ਬਣਾਉਣਾ, ਇਹਨਾਂ ਦਾ ਵੀ ਹੈ ਨਹੀਂ ਵਿਹਲ, ਇਹ ਵੀ ਨਹੀਂ ਜਾ ਸਕਦੇ। ਕਹਿੰਦੇ ਨਹੀਂ ਮਹਾਰਾਜ, ਕੋਈ ਨਾ ਕੋਈ ਤਾਂ ਸੇਵਕ ਭੇਜ ਦਿਓ ਹੋਰ। ਕਹਿੰਦੇ ਵੀ ਆਹ ਸਾਡੀ ਸੇਵਕ ਨਹੀਂ ਹੈਗੀ, ਤੂੰ ਵੀ ਇਹ ਸਾਡੇ ਹੱਥ ਨਾਲ ਰਹਿੰਦੀ ਹੈ, ਆਹ ਲੈ ਜਾਓ ਤੁਸੀਂ, ਜਿੱਥੇ ਵੀ ਤੁਸੀਂ ਇਸ਼ਨਾਨ ਕਰੋ ਨਾ ਤੀਰਥ ਵਿੱਚ, ਉੱਥੇ ਇਹਨੂੰ ਵੀ ਇਸ਼ਨਾਨ ਕਰਾ ਦੇਣ, ਸਾਡੀ ਤੂੰਬੀ ਨੂੰ ਇਹਨੂੰ ਨਵਾ ਲਿਆਉਣ। ਕਹਿੰਦੇ ਮਹਾਰਾਜ ਸੱਤ ਵਚਨ, ਅਤੇ ਉਹ ਲੈ ਗਏ ਤੂੰਬੀ ਜੀ, ਜਿੱਥੇ ਜਾਣ ਇਸ਼ਨਾਨ ਕਰਨ, ਉੱਥੇ ਉਹ ਜਿਹੜੀ ਤੂੰਬੀ ਜੀ ਉਹਦੇ ਵੀ ਉਹ ਗੋਤੇ ਲਵਾ ਦੇਣ, ਇਸ਼ਨਾਨ ਕਰਾ ਦੇਣ। ਅਤੇ ਬਾਅਦ ਵਿੱਚ ਉਹ ਵਾਪਸ ਆ ਗਏ ਅਤੇ ਬਹੁਤ ਪ੍ਰਸੰਨ ਹੈ। ਕਹਿੰਦੇ ਮਹਾਰਾਜ ਵੀ ਬਹੁਤ ਸਫਲ ਯਾਤਰਾ ਕਰਕੇ ਸਾਰੇ 18 ਤੀਰਥਾਂ ਦੇ ਇਸ਼ਨਾਨ ਕਰਿਆ ਹੈ। ਕਹਿੰਦੇ ਵੀ ਤੁਹਾਨੂੰ ਤੁਸੀਂ ਤਾਂ ਅੱਜ ਵੀ ਇੱਥੇ ਸਾਰੇ ਯਾਤਰੀ ਸਾਡੇ ਘਰ ਪ੍ਰਸ਼ਾਦਾ ਛਕਣਾ ਅਤੇ ਲੰਗਰ ਬਣ ਰਿਹਾ, ਛਕ ਕੇ ਫਿਰ ਜਾਣਾ ਕਿਸੇ ਨੇ। ਕਹਿੰਦੇ ਮਹਾਰਾਜ ਸੱਤ ਵਚਨ, ਅਤੇ ਉਹ ਸਾਰਾ ਵਧੀਆ ਭੋਜਨ ਪ੍ਰਸ਼ਾਦਾ ਬਣਾ ਲਿਆ। ਉਹ ਜਿਹੜੀ ਤੂੰਬੀ ਜੀ ਸੀ ਨਾ, ਜਿਹਨਾਂ ਨੂੰ ਆ ਕੇ ਲਿਆਏ ਸੀ ਤੀਰਥਾਂ 'ਤੇ, ਉਹ ਕਬੀਰ ਸਾਹਿਬ ਜੀ ਨੇ ਆਪਣੇ ਜਿਹੜੇ ਉਹ ਲੰਗਰ ਪਾਣੀ ਬਣਾਉਣ ਵਾਲੇ ਸੀ, ਉਹਨਾਂ ਨੂੰ ਅੰਤਰ ਖਾਤੇ ਕਰਤਾ ਵੀ ਇਹਦੀ ਰਗੜ ਰੁੜ ਕੇ ਚਰਣੀ ਬਣਾ ਕੇ ਰੱਖਣੀ, ਪਰ ਵਰਤਾਉਣੀ ਨਹੀਂ ਹੈ, ਵਰਤਾਵਾਂਗੇ ਅਸੀਂ ਆਪ, ਤੁਸੀਂ ਨਹੀਂ ਵਰਤਾਉਣੀ। ਉਹ ਸਮਝ ਗਏ ਵੀ ਇਹ ਕੋਈ ਚੋਹ ਹੋ ਜਾਏ ਭਗਤ ਜੀ ਦਾ, ਜਿਹੜੇ ਕੋਈ ਸੇਵਕ ਹੁੰਦੇ ਕੋਲ ਰਹਿਣ ਵਾਲੇ ਉਹ ਜਾਣ ਲੈਂਦੇ ਆ ਨਾ ਝੱਟ। ਕਹਿੰਦੇ ਜੀ ਸੱਤ ਵਚਨ, ਉਵੇਂ ਰਗੜ ਰੂਹ ਕੇ ਬਣਾ ਕੇ ਪੀਸ ਕੇ ਚਸ਼ਨੀ ਜੀ ਪਰਾ ਕੇ ਪਾਸੇ ਰੱਖਤੀ। ਜਦੋਂ ਬਾਕੀ ਲੰਗਰ ਤਿਆਰ ਹੋ ਗਿਆ, ਪੰਗਤਾਂ ਲਾ ਕੇ ਬੈਠ ਕੇ ਇਸ਼ਨਾਨੀ ਪ੍ਰਸ਼ਾਦਾ ਛਕਣ ਲੱਗ ਪਏ, ਛਕਾਉਣ ਲੱਗ ਪਏ, ਕਬੀਰ ਸਾਹਿਬ ਵੀ ਵਿੱਚ ਲੱਗ ਕੇ। ਜਦੋਂ ਅੱਧਾ ਕੁ ਛਕ ਛਕਾ ਲਿਆ ਨਾ, ਵੇਖ ਲਿਆ ਵੀ ਹੁਣ ਬਸ ਨੇੜੇ ਤੇੜੇ ਹੀ ਹੈ, ਅਤੇ ਉਸ ਵੇਲੇ ਉਹ ਫਿਰ ਤੂੰਬੀ ਦੀ ਚਰਣੀ ਜੀ ਬਣਾਈ ਅੰਦਰੋਂ ਚੁੱਕ ਲਿਆਏ। ਕਹਿੰਦੇ ਲੈ ਵੀ ਉਹ ਯਾਤਰੀ ਉਹ ਆ ਤਾਂ ਰਹੀ ਗਈ ਪਾਸੇ, ਇਹ ਚਰਣੀ ਬਣਾਈ ਸੀ ਤੁਹਾਡੇ ਵਾਸਤੇ। ਉਹ ਕਹਿੰਦੇ ਨਹੀਂ ਮਹਾਰਾਜ, ਹੁਣ ਤਾਂ ਰੋਟੀ ਰੋਟੀ ਖਾ ਚੱਲੇ, ਹੁਣ ਕੀ ਕਰਨੀ ਹੈ। ਕਹਿੰਦੇ ਨਹੀਂ ਵੀ ਮਾੜਾ ਮਾੜਾ ਤਾਂ ਜ਼ਰੂਰ ਲਓ। ਉਹ ਭੋਰਾ ਭੋਰਾ ਅੱਗੇ ਰੱਖਤੀ, ਕਹਿੰਦੇ ਥੋੜ੍ਹਾ ਥੋੜ੍ਹਾ ਖਾ ਲਓ। ਉਹ ਜਦੋਂ ਬੁਰਕੀ ਦੇ ਨਾਲ ਲਾ ਕੇ ਅੰਦਰ ਲਈ, ਹੁਣ ਕੌੜੀ ਸੀ ਤੂੰਬੀ, ਕਾਹਦਾ ਪੀਤਾ ਸਾਰਿਆਂ ਦਾ ਬਾਹਰ ਆ ਗਿਆ। ਕਹਿੰਦੇ ਆਹ ਕੀ ਮਹਾਰਾਜ, ਜ਼ਹਿਰ ਖਵਾਤੀ ਮਗਰੋਂ ਤੁਸੀਂ। ਹੱਸ ਕੇ ਕਹਿਣ ਲੱਗੇ ਵੀ ਜਿਸ ਤੂੰਬੀ ਦਾ ਤੁਸੀਂ 18 ਤੀਰਥਾਂ 'ਤੇ ਇਸ਼ਨਾਨ ਕਰਾ ਲਿਆ, ਉਸੇ ਦੀ ਚਰਨੀ ਬਣਾਈ ਸੀ। ਅਸੀਂ ਆਖਿਆ ਵੀ ਇਹ ਤਾਂ ਬਹੁਤ ਮਾਨ ਬਣ ਗਈ, ਇਸ ਕਰਕੇ ਵੀ ਚਲੋ ਇਹੀ ਇਸ਼ਨਾਨ ਕਰਾ ਕੇ ਲਿਆਏ ਆਏ, ਵੀ ਇਹਨਾਂ ਨੂੰ ਛਕਾ ਦਈਏ ਯਾਤਰੀਆਂ ਨੂੰ। ਫਿਰ ਬਸ਼ਰਮ ਜੇ ਹੋਵੇ ਵੀਰ ਜੀ, ਕਹਿੰਦੇ ਵੀ ਆਹ ਦੇਖ ਲਓ, ਆ ਲੋਕੀ ਵੀ ਤੂੰਬੀ 18 ਤੀਰਥਾਂ 'ਤੇ ਕਹਿੰਦੇ ਨਹਾ ਕੇ ਇਹਦੇ ਅੰਦਰੋਂ ਕੁੜੱਤਣ ਬਣਾ ਤਾਂ ਦੇ, ਕੌੜੀ ਤਾਂ ਨਹੀਂ ਹੈ, ਨਹਾ ਤਾਂ ਤੁਸੀਂ ਵੀ ਆਏ ਆ, ਉਹ ਛੱਡਿਆ ਛੁਡਾਇਆ ਤਾਂ ਤੁਸੀਂ ਵੀ ਨਹੀਂ ਲੱਗਦਾ। ਹਾਂ ਕਈ ਤਾਂ ਨਹਾ ਧੋ ਕੇ ਅੰਮ੍ਰਿਤਸਰੋਂ ਮੁੜ ਕੇ ਆ ਕੇ ਫਿਰ ਮੇਰੇ ਨਾਲ ਗਿਆ ਸੀ ਅੰਮ੍ਰਿਤਸਰ ਨਹਾ ਨੂ ਕੇ, ਮਗਰੋਂ ਉੱਥੇ ਲੱਗ ਗਿਆ ਆਂਡੇ ਖਾਣ ਠੰਡ ਸੀ ਮੌਸਮ। ਕਵੀ ਮਰੇ ਭੁੱਖੇ ਮਰੇ ਹਨ ਸੰਤਾਂ ਨੇ ਇੱਥੋਂ ਤੱਕ ਸੋਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉਹਨੇ 5 ਸਰੂਪ ਭੇਟਾ ਕਰਨੇ ਨਾਲ ਭੇਜਤਾ ਮੈਨੂੰ। ਮੈਂ ਹੁਣ ਵਿਚਾਰਾ ਉੱਥੇ ਫਸ ਗਿਆ, ਸਾਰੀ ਰਾਤ ਸ਼ਾਮ ਨੂੰ ਵੀ ਭੁੱਖਾ, ਤੜਕੇ ਵੀ ਭੁੱਖਾ। ਇੱਥੇ ਆ ਕੇ ਨਹਾਤਾ ਧੋਤਾ ਮਾੜਾ ਮੋਟਾ, ਕਿਉਂਕਿ ਉਹ ਕਹਿੰਦੇ ਸ਼ਾਮ ਨੂੰ ਆ ਜਾਣਾ ਹੈ, ਉਹ ਕਿਤੇ ਉੱਧਰ ਹੀ ਹੋਰ ਸ਼ਕਲ ਸ਼ਿਕਾਉਣ ਵਾਲਿਆਂ ਕੋਲ ਚਲੇ ਗਏ, ਪਾਤਰ ਫਸ ਗਏ। ਇਸ ਤਰ੍ਹਾਂ ਵੀ ਕਈ ਵਾਰੀ ਸ਼ਨਾਨੀਆਂ ਨਾਲ ਬੰਦਾ ਫਸ ਜਾਂਦਾ। ਇਸ ਕਰਕੇ ਜਿਹੜਾ ਕੋਈ ਇਸ਼ਨਾਨ ਕਰਨ ਵਾਲਾ ਉਹਨੂੰ ਦੇਖ ਦੁੱਖ ਕੇ ਨਾਲ ਜਾਵੇ, ਨਹੀਂ ਤਾਂ ਫਿਰ ਇਹੋ ਜਿਹੇ ਵੀ ਇਹ ਲਾਣਾ ਹੈਗਾ ਵੀ ਇੱਧਰ ਨਹਾ ਧੋ ਕੇ ਨਾ ਅੰਮ੍ਰਿਤਸਰ ਮੱਥਾ ਟੇਕ ਕੇ ਮਗਰੋਂ ਇੱਧਰ ਚੱਲ ਜਾਂਦੇ ਆ। ਕਹਿਣਗੇ ਅਸੀਂ ਅੰਮ੍ਰਿਤਸਰ ਨਾ ਗਏ ਹਾਂ, ਇੱਕ ਭਾਅ ਨੱਥੀ ਨਹਾਤੇ ਆ, ਦੋ ਭਾਅ ਚੜੀਏ ਸੌਰ ਵੀ, ਇੱਕ ਹਿੱਸਾ ਲੱਤੀ ਆ, ਦੋ ਹਿੱਸੇ ਹੋਰ ਚੜਾ ਲਿਆ ਉੱਥੋਂ, ਖਾ ਪੀ ਕੇ ਪੁੱਠਾ ਸਿੱਧਾ ਵਿੱਚ ਆਪੂਗਾ ਪੂਗਾ ਪੀ ਲੈਂਦੇ ਆ ਜਿਹੜੇ ਇਸ਼ਨਾਨ ਕਰਨ ਵਾਲੇ। ਹੋਰ ਉਹ ਵਿਚਾਰੇ ਮਹਾਰਾਜ ਕਹਿੰਦੇ ਵੀ ਇਹੋ ਜਿਹਾ ਇਸ਼ਨਾਨੀ ਨਹੀਂ ਹੁੰਦਾ ਹੈ, ਉਹ 18 ਤੀਰਥਾਂ ਦਾ ਇਸ਼ਨਾਨੀ ਹੁੰਦਾ ਜਿਹੜਾ ਸ਼ਰਧਾ ਭਾਵਨਾ ਨਾਲ ਨਹਾ ਧੋ ਕੇ ਪੂਰੇ ਗੁਰੂ ਦੇ ਦਰਸ਼ਨ ਕਰਨ ਲਈ ਚਲਾ ਜਾਏ, ਪੂਰੇ ਗੁਰੂ ਨੂੰ ਮੱਥਾ ਟੇਕੇ, ਪੂਰੇ ਗੁਰੂ ਦੀਆਂ ਪਰਿਕਰਮਾ ਕਰੇ, ਪੂਰੇ ਗੁਰੂ ਦਾ ਜਸ ਸੁਣੇ, ਉਹ ਹੁੰਦਾ ਅਸਲੀ ਇਸ਼ਨਾਨੀ 18 ਤੀਰਥਾਂ ਦਾ। ਸੀਤੋ ਜੋ ਕਮਲ ਹੋਤ ਜਾਗੇ ਤਾਬ ਜੀ ਦੀਪ ਜੋਤ। ਮਹਾਰਾਜ ਕਹਿੰਦੇ ਜਦੋਂ ਰਿਦਾ ਰੂਪੀ ਕਮਲ ਨਾਲ ਸਿੱਧਾ ਹੋ ਜਾਂਦਾ ਹੈ, ਯਾਨੀ ਰਿਦਾ ਮਹਾਰਾਜ ਦੇ ਸਾਹਮਣੇ ਹੋ ਜਾਂਦਾ ਹੈ, ਫਿਰ ਕਹਿੰਦੇ ਜਾਗੇ ਤੇ ਦੀਪਤ ਜੋਤ, ਜਾਗੇ ਤਾਬ ਦੀਪ ਜੋਤ, ਫਿਰ ਅੰਦਰਲੀ ਜਿਹੜੀ ਜੋਤ ਹੈ ਨਾ, ਅੰਦਰਲੀ ਜੋਤ ਦਾ ਦੀਵਾ ਹੈ ਕਹਿੰਦੇ, ਜਾਗ ਪੈਂਦਾ ਪ੍ਰਕਾਸ਼ ਪੈਂਦਾ। ਜਾਂ ਅੰਦਰਲੀ ਜਿਹੜੀ ਦੀਪ ਕੀ ਹੈ, ਦੀਵੀ ਦੀ ਜੋਤ ਕੀ ਰੋਸ਼ ਜੋਸ਼ਨੀ ਹੈ, ਉਹ ਜਾਗ ਪੈਂਦੀ ਹੈ ਪ੍ਰਕਾਸ਼ ਪੈਂਦੀ ਹੈ। ਅੰਦਰਲਾ ਗਿਆਨ ਰੂਪੀ ਜਿਹੜਾ ਦੀਵਾ ਉਹਦੀ ਰੋਸ਼ਨੀ ਦਾ ਪ੍ਰਕਾਸ਼ ਹੋ ਜਾਂਦਾ, ਅੰਦਰ ਗਿਆਨ ਰੂਪੀ ਦੀਵਾ ਜਗ ਪੈਂਦਾ ਹੈ। ਭਾਵੀ ਮਨ ਮਾਨੇ ਗੈਲ ਠਾਕ ਬਿਨ ਜਾਵਈ। ਇਸੇ ਤਰ੍ਹਾਂ ਬਈ ਗੋਪੀ ਚੰਦ ਜਿਹੜਾ ਪਰਮੇਸ਼ਰ ਦੀ ਭਾਵੀ ਨੂੰ ਮਨ ਵਿੱਚ ਖਿੜੇ ਮੱਥੇ ਮੰਨਦਾ, ਪਰਮੇਸ਼ਰ ਦੇ ਭਾਣੇ ਨੂੰ ਮੰਨਦਾ ਹੈ, ਕਹਿੰਦੇ ਉਹ ਗੈਲ ਠਾਕ ਬਿਨ ਜਾਵਈ, ਉਹ ਜਿੱਧਰ ਮਰਜ਼ੀ ਜਾਏ ਉਹਨੂੰ ਕੋਈ ਨਹੀਂ ਰੋਕਦਾ ਹੈ। ਉਹ ਭਾਵੇਂ ਜੇ ਚਾਹੇ ਜਿਹੜਾ ਪਰਮੇਸ਼ਰ ਦੇ ਭਾਣੇ ਨੂੰ ਮੰਨਣ ਵਾਲਾ ਹੈ, ਜੋ ਕਹੇ ਵੀ ਇੱਧਰ ਆ ਨਰਕ ਨੁਰਕ ਵੀ ਦੇਖਣੇ ਹੈ, ਇਹ ਵੀ ਦੇਖ ਲਈਏ ਕਿਹੋ ਜਿਹੇ ਹੈ, ਉਹਨੂੰ ਨਹੀਂ ਕੋਈ ਰੋਕਦਾ, ਉੱਧਰ ਵੀ ਉਹ ਚਲਾ ਜਾਂਦਾ। ਇਸੇ ਤਰ੍ਹਾਂ ਜਿਹੜਾ ਕੋਈ ਦੂਜੇ ਲੋਕ ਹੈ ਉਹਨਾਂ ਵਿੱਚ ਆਪਾਂ ਨੂੰ ਤਾਂ ਜਾਣਾ ਔਖਾ ਹੀ ਹੈ ਨਾ। ਹੁਣ ਜੇ ਧਰੂ ਲੋਕ ਵਿੱਚ ਆਪਾਂ ਜਾਣਾ ਚਾਹੀਏ, ਪ੍ਰਹਿਲਾਦਪੁਰੀ ਵੀ ਜਾਣਾ ਚਾਹੀਏ, ਤੇ ਆਪਾਂ ਤਾਂ ਨਹੀਂ ਜਾ ਸਕਦੇ। ਜਿਹੜਾ ਗੁਰੂ ਦਾ ਭਾਣਾ ਖਿੜੇ ਮੱਥੇ ਮੰਨਦਾ, ਉਹਨੂੰ ਮਹਾਰਾਜ ਕਿਰਪਾ ਕਰ ਦਿੰਦੇ, ਉਹ ਸੁਰਤ ਨਾਲ ਹੀ ਅੰਦਰੋਂ ਧਿਆਨ ਨਾਲ ਹੀ ਸਾਰੇ ਥਾਵਾਂ ਵਿੱਚ ਫੁਰ ਆਉਂਦਾ ਹੈ। ਇਸ ਕਰਕੇ ਕਹਿੰਦੇ ਵੀ ਭਾਣਾ ਮਨ ਹੈ, ਮਨ ਮਨ ਹੈ ਜਿਹੜਾ ਵਾਹਿਗੁਰੂ ਦੇ ਭਾਣੇ ਨੂੰ ਹੁਕਮ ਨੂੰ ਮਨ ਵਿੱਚ ਮੰਨਦਾ ਹੈ ਨਾ, ਉਹ ਜਿਸ ਮਰਸੇ ਮਰਜ਼ੀ ਰਸਤੇ ਜਾਏ ਉਹਨੂੰ ਕਹਿੰਦੇ ਜਾਂਦਿਆਂ ਕੋਈ ਰੋਕ ਟੋਕ ਨਹੀਂ ਹੈ, ਉਹਦੇ ਲਈ ਸਾਰੇ ਰਸਤੇ ਖੁੱਲ੍ਹ ਜਾਂਦੇ। ਜਿਵੇਂ ਆ ਪੰਛੀ ਹੈ, ਇਹਦੇ ਇਹਨਾਂ ਵਾਸਤੇ ਰਸਤੇ ਖੁੱਲ੍ਹੇ ਹੀ ਹੈ ਨਾ, ਸਾਡੇ ਵਾਸਤੇ ਤਾਂ ਪਾਸਪੋਰਟ ਹੈ, ਉਹ ਵੀਹ ਵਾਰੀ ਇਨਕੁਆਇਰੀ ਕਰਨਗੇ ਵੀ ਇਹ ਰਿਕਾਰਡ ਤਾਂ ਨਹੀਂ। ਆ ਪੰਛੀਆਂ ਨੂੰ ਕੋਈ ਪੁੱਛਦਾ, ਉਡਾਰੀ ਮਾਰ ਕੇ ਪਾਕਿਸਤਾਨ ਜਿੱਧਰ ਨੂੰ ਮਰਜ਼ੀ ਜਾਣ, ਇੱਧਰ ਮਰਜ਼ੀ ਆਈ ਜਾਣ, ਖੁੱਲ੍ਹਾ ਰਸਤਾ ਹੈ। ਇਸ ਤਰ੍ਹਾਂ ਜਿਹੜੇ ਕੋਈ ਭਾਣੇ ਨੂੰ ਮੰਨਣ ਵਾਲੇ ਹੈ, ਉਹਦੇ ਹੁਕਮ ਵਿੱਚ ਰਹਿਣ ਵਾਲੇ, ਉਹਨਾਂ ਨੂੰ ਕੋਈ ਰੋਕ ਨਹੀਂ ਪਾਉਂਦਾ, ਜਿੱਧਰ ਮਰਜ਼ੀ ਜਾਣ ਉੱਧਰ ਹੀ ਆਜ਼ਾਦ ਸੁਤੰਤਰ ਹਨ। ਤਿਰਕਟੀ ਕੋ ਭੇਦ ਸੁਖ ਪਾਵਤ ਅਛੇਦ ਨਿਤ। ਗੋਪੀ ਚੰਦਾ ਜਿਹੜੀ ਅੰਦਰ ਤ੍ਰਿਕੁਟੀ ਬਣੀ ਹੋਈ ਹੈ, ਧਿਆਤਾ ਧਿਆਨ ਦੀ, ਗਿਆਤਾ ਗਿਆਨ ਗੇ ਦੀ, ਪਰਮਾਤਾ ਪ੍ਰਮਾਣ ਪਰਮੇਹ ਦੀ, ਵੀ ਇਹ ਤਿੰਨ ਤ੍ਰਿਕੁਟੀ ਹੈ। ਇੱਕ ਧਿਆਨ ਲਾਉਣ ਵਾਲਾ, ਇੱਕ ਜਿਸ ਦੁਆਰਾ ਧਿਆਨ ਲਾਈਏ ਉਹ, ਇੱਕ ਜਿਹਦੇ ਵਿੱਚ ਧਿਆਨ ਲਾਈ ਉਹ ਹੈ ਪਰਮੇਸ਼ਰ। ਉਹ ਤਿੰਨ ਹੋ ਗਿਆ ਨਾ, ਇੱਕ ਤਾਂ ਜਿਹੜਾ ਧਿਆਨ ਲਾਉਂਦਾ ਹੈ ਉਹ ਮਨੁੱਖ, ਉਹ ਹੋ ਗਿਆ ਧਿਆਤਾ, ਅਤੇ ਅੰਤਹਿਕਰਨ ਦੀ ਬਿਰਤੀ ਦੁਆਰਾ ਉਹ ਧਿਆਨ ਲਾਉਂਦਾ, ਅੰਤਹਿਕਰਨ ਦੀ ਬਿਰਤੀ ਹੋ ਗਈ ਧਿਆਨ ਖਿਆਲ, ਇਹ ਦੋ ਹੋ ਗਏ। ਇਸ ਬਿਰਤੀ ਦੁਆਰਾ ਜਿਹਦੇ ਵਿੱਚ ਲਿਆਇਆ ਧਿਆਨ ਉਹ ਹੋ ਗਿਆ ਧੇ, ਯਾਨੀ ਇਹ ਸੁਖੱਲੇ ਢੰਗ ਨਾਲ ਹੈ। ਆਮ ਜਿਹੜਾ ਕੋਈ ਵਿਦਾਨ ਸ਼ਾਸਤਰ ਦਾ ਉਹ ਕੋਈ ਇਹਦੇ ਅਰਥ ਉਰਥ ਜੇ ਹੈ ਬਹੁਤ ਸੂਖਮ ਜੇ ਹੈ, ਜਿਹੜੇ ਉਹ ਕੋਈ ਉਹ ਪੜ੍ਹੇ ਪੜ੍ਹਾਵੇ ਸੁਣੇ ਸੁਣਾਵੇ ਭਾਵੇਂ ਕਿੰਨੀ ਮਰਜ਼ੀ ਉਹਦੀ ਵੱਡੀ ਡਿਗਰੀ ਕੀਤੀ ਹੈ ਸਕੂਲੀ ਵਿੱਦਿਆ ਦੀ, ਉਹਨੂੰ ਨਹੀਂ ਇਹ ਪਤਾ ਲੱਗੂ ਵੀ ਤ੍ਰਿਕੁਟੀ ਕੀ ਹੁੰਦੀ। ਧਿਆਤਾ ਧਿਆਨ ਤੇ ਗਿਆਤਾ ਗਿਆਨ ਗਏ, ਪ੍ਰਮਾਣ ਪਰਮਾਤਾ ਪਰਮੇ। ਉਹ ਇਸ ਵਿੱਦਿਆ ਨੂੰ ਪੜ੍ਹਨ ਵਾਲਾ, ਇਸ ਪਾਸੇ ਚੱਲਣ ਵਾਲਾ ਹੀ ਉਹਨੂੰ ਪਤਾ ਚੱਲਦਾ ਵੀ ਹਾਂ ਇਹ ਆਹ ਹੈ ਗਿਆਨ ਧਿਆਨ ਦੀ ਗੱਲ, ਆਹ ਵਿਚਾਰ ਚੱਲ ਰਹੀ ਹੈ। ਇੱਕ ਵਾਰੀ ਆ ਸੰਗਰੂਰ ਜੱਥਾ ਗਿਆ ਹੋਇਆ ਸੀ ਅਤੇ ਸੰਤ ਗਿਆਨੀ ਮੋਹਨ ਸਿੰਘ ਜੀ ਉਹ ਬਿਰਤੀ ਪ੍ਰਭਾਕਰ ਜਿਹਦੇ ਵਿੱਚ ਖੱਟ ਪ੍ਰਮਾਣਾਂ ਦਾ ਵਿਸ਼ਾ ਹੈ, ਵਿਧਾਨ ਦੀ ਪੁਸਤਕ ਹੈ ਬਹੁਤ ਬੜੀ ਤਕੜੀ ਗਹਿਰ ਗੰਭੀਰਤਾ ਵਾਲੀ, ਉਹ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਸੀ। ਉੱਥੇ ਇੱਕ ਨਿਰਮਲ ਸਿੰਘ ਪ੍ਰਿੰਸੀਪਲ ਸੀ, ਉਹ ਬਹੁਤ ਆਉਂਦਾ ਜਾਂਦਾ ਸੀ। ਜਦੋਂ ਵੀ ਉਹ ਕੋਈ ਕਥਾ ਹੁੰਦੀ ਉਹ ਦੋ ਟਾਈਮ ਵੀ ਜਦੋਂ ਆ ਪ੍ਰਾਈਵੇਟ ਸੰਸਥਿਆ ਹੁੰਦੀ ਉਹਦੇ ਵਿੱਚ ਵੀ ਉਹ ਆਪ ਬਹਿੰਦਾ, ਦੋ ਚਾਰ ਹੋਰ ਵੀ ਉਹ ਨਾਲ ਲੈ ਆਉਂਦਾ ਅਤੇ ਦੋ ਚਾਰ ਦਿਨ ਤਾਂ ਸੁਣਦਾ ਰਿਹਾ। ਹੁਣ ਆ ਤ੍ਰਿਕਟੀ ਵਾਲਾ ਆ ਗਿਆ, ਦੂਜਾ ਆ ਗਿਆ, ਜਦੋਂ ਸੂਖਮ ਜੀ ਵਿਚਾਰ ਆਈ ਉਹ 13-14 ਜਿਹੜੇ ਵਿਦਿਆਰਥੀ ਸੀ ਪੜ੍ਹਦੇ ਸੀ ਉਹ ਤਾਂ ਸਿਰ ਮਾਰਨ ਵੀ ਜਾਣੀ ਸਾਨੂੰ ਸਮਝ ਲੱਗ ਗਈ ਉਹ ਬੇਟਾ ਵਿਕੀ ਜਾਏ। ਜਦੋਂ ਸੰਸਥਾ ਜੀ ਪੂਰੀ ਹੋ ਗਈ ਫਿਰ ਉਹ ਵਿਦਿਆਰਥੀਆਂ ਨੂੰ ਪੁੱਛਦਾ, ਕਹਿੰਦੇ ਵੀ ਇਹ ਤੁਹਾਨੂੰ ਪੂਰੀ ਸਮਝ ਲੱਗਦੀ ਹੈ? ਉਹ ਕਹਿੰਦੇ ਹਾਂ ਵੀ ਪੂਰੀ ਲੱਗਦੀ ਹੈ। ਕਹਿੰਦਾ ਵੀ ਮੇਰਾ ਤਾਂ ਮਾਣ ਜਿਹਾ ਟੁੱਟ ਗਿਆ, ਮੈਂ ਤਾਂ ਆਖਿਆ ਮੈਂ ਪ੍ਰਿੰਸੀਪਲ ਵੀ ਮੈਨੂੰ ਬਹੁਤ ਗਿਆਨ ਹੈ, ਮੈਨੂੰ ਤਾਂ ਕਹਿੰਦਾ ਕੱਖ ਨਹੀਂ ਪਤਾ ਲੱਗਿਆ ਵੀ ਇਹ ਕੀ ਕਹੀ ਜਾਂਦੇ ਸੰਤ ਅਤੇ ਤੁਸੀਂ ਕੀ ਸਿਰ ਮਾਰੀ ਜਾਂਦੇ। ਹੁਣ ਇਹ ਜਿਹੜਾ ਕੋਈ ਤ੍ਰੁਕਟੀ ਦੇ ਸੰਬੰਧ ਦਾ ਹੈ ਨਾ ਗਿਆਨ ਧਿਆਨ, ਇਹ ਵੀ ਇਹੋ ਜਿਹੀ ਹੈ ਵੀ ਇਹ ਝੜਦੇ ਕਈ ਨਹੀਂ ਸਮਝ ਆਉਂਦਾ। ਹੁਣ ਗੋਪੀ ਚੰਦ ਦੀ ਤ੍ਰਿਪਟੀ ਖੁੱਲ੍ਹੀ ਹੋਈ ਸੀ ਇਸ ਕਰਕੇ ਉਹ ਪੁੱਛਦਾ, ਕਹਿੰਦੇ ਵੀ ਉਹ ਕਿਹੜਾ ਹੈ ਵੀ ਜਿਹੜਾ ਇਸ ਤਰ੍ਹਾਂ ਆਨੰਦ ਪਾਉਂਦਾ ਸੁੱਖ ਪਾਉਂਦਾ ਹੈ? ਉਹ ਤ੍ਰਿਪਟੀ ਕੋ ਭੇਦ ਸੁੱਖ ਪਾਵਤ ਅਸ਼ੇਦ ਨਿਤ। ਇਹ ਮਹਾਰਾਜ ਕਹਿੰਦੇ ਜਿਹੜਾ ਤ੍ਰਿਕੁਟੀ ਬਣੀ ਹੋਈ ਹੈ ਨਾ ਅੰਦਰ, ਇਹ ਧਿਆਤਾ ਧਿਆਨ ਤੇ ਦੀ, ਗਿਆਤਾ ਗਿਆਨ ਗੇ ਦੀ, ਪ੍ਰਮਾਣ ਪਰਮਾਤਾ ਪਰਮੇਰੀ, ਇਹਨੂੰ ਭਿੰਨ ਜਿਹੜਾ ਭਿੰਨ ਦਿੰਦਾ ਹੈ, ਇਹਨੂੰ ਭਿੰਨ ਕੇ ਕਹਿੰਦੇ ਜਿਹੜਾ ਸੁੱਖ ਪਾਉਂਦਾ ਹੈ ਹਮੇਸ਼ਾ ਕੱਟਣ ਤੋਂ ਰਹਿਤ ਹੋਏ ਹੈ ਸਥਿਤ ਨਹੀਂ ਬਾਹਰ ਡੁਲਾਵ। ਉਹ ਕਹਿੰਦੇ ਹਮੇਸ਼ਾ ਇਸਤਤ ਰਹਿੰਦਾ ਹੈ, ਉਹ ਟਿਕਿਆ ਰਹਿੰਦਾ ਹੈ, ਉਹ ਮੁੜ ਕੇ ਡਾਵਾਂ ਡੋਲ ਨਹੀਂ ਹੁੰਦਾ, ਉਹ ਕਿਸੇ ਪਾਸੇ ਨਹੀਂ ਫਿਰ ਭਟਕਦਾ ਹੈ। ਗੋਪੀ ਚੰਦਾ ਗੋਪੀ ਚੰਦ ਹੱਥ ਬੰਦ ਬੋਲਿਓ ਸੁਖ ਕੰਧ ਸੰਗ। ਗੋਪੀ ਚੰਦ ਹੱਥ ਜੋੜ ਕੇ ਜੋ ਸੁਖਾਂ ਦੇ ਬੱਦਲ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਸਾਥਿਓ ਬੋਲਿਆ ਸੁਣ ਕੇ, ਚਲੋ ਸਿੱਧ ਮੰਡਲੀ ਮੈਂ ਦਰਸ਼ਨ ਦੀਜੀਏ। ਗੁਰੂ ਨਾਨਕ ਸਾਹਿਬ ਮਹਾਰਾਜ ਸਾਡੀ ਸਿੱਧ ਮੰਡਲੀ ਵਿੱਚ ਚੱਲੋ ਜੀ, ਉਹਨਾਂ ਨੂੰ ਦਰਸ਼ਨ ਦਈਏ ਜੀ। ਹੋਹਗੇ ਆਨੰਦ ਤੋਰੇ ਪਾਦ ਔਰ ਬਿੰਦ ਪੇਖ। ਗੁਰੂ ਨਾਨਕ ਸਾਹਿਬ ਤੁਹਾਡੇ ਚਰਨਾਂ ਕਮਲਾਂ ਦੇ ਦਰਸ਼ਨ ਵੇਖ ਕੇ ਸਾਰੇ ਸਿੱਧ ਮਹਾਰਾ ਬੜੇ ਆਨੰਦ ਖੁਸ਼ ਹੋਣਗੇ। ਦੁੱਖ ਕੇ ਨਿਕੰਦ ਬੈਨ ਸੁਣੀਏ ਕਹੀ ਜੀਏ। ਦੁੱਖਾਂ ਨੂੰ ਕੱਟਣ ਵਾਲੇ ਜਿਹੜੇ ਬਚਨ ਹੈ, ਔਗਣਾਂ ਨੂੰ ਕੱਟਣ ਵਾਲੇ ਬਚਨ ਹੈ ਮਹਾਰਾ, ਆਪ ਸੁਣਾਈਏ ਵੀ ਤੇ ਸੁਣੀਏ ਵੀ। ਗੁਰੂ ਕਹਿਓ ਮੰਦ ਮੰਦ ਆਵੇ ਹਮ ਪੰਥ ਮਾਹੇ। ਗੁਰੂ ਮਹਾਰਾਜ ਕਹਿੰਦੇ ਗੋਪੀ ਚੰਦਾ ਅਸੀਂ ਇਹ ਰਸਤੇ ਵਿੱਚ ਹੌਲੀ ਹੌਲੀ ਆਉਂਦੇ ਹਾਂ। ਚਲੋ ਗੋਪੀ ਚੰਦ ਸੁਧ ਸਿੱਧਨ ਪਨੀ ਜੀਏ। ਗੋਪੀ ਚੰਦ ਜੀ ਤੁਸੀਂ ਬਸ ਹੁਣੇ ਚਲੇ ਜਾਓ ਤੇ ਸਿੱਧਾਂ ਨੂੰ ਸਾਡੇ ਆਉਣ ਦੀ ਜਿਹੜੀ ਖਬਰ ਸਾਰੋ ਕਹਿ ਦਈਏ, ਦੱਸ ਦਈਏ ਵੀ ਆ ਰਹੇ ਹਨ। ਕਰ ਪਾਦ ਬੰਧਨ ਗਯੋ ਗਿਰ ਕੰਚਨ ਪੈ। ਉਸ ਵੇਲੇ ਗੋਪੀ ਚੰਦ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਕੇ ਉਹ ਸੁਮੇਰ ਪਰਬਤ ਉੱਪਰ ਚਲਿਆ ਗਿਆ ਹੈ। ਗੋਰਖ ਜੀ ਨਾਨਕ ਕੀ ਸੋਧ ਮੋਤ ਲੀਜੀ। ਜਦਿਆ ਸਾਰ ਗੋਪੀ ਚੰਦ ਬੋਲਿਆ, ਹੇ ਗੁਰੂ ਗੋਰਖ ਨਾਥ ਜੀ, ਗੁਰੂ ਨਾਨਕ ਸਾਹਿਬ ਦੀ ਪੂਰੀ ਪੂਰੀ ਖਬਰਸਾਰ ਮੇਰੇ ਪਾਸੋਂ ਲੈ ਲਈਏ। ਸਵਈਆ ਪੂਰਨ ਜੋਗ ਹੀ ਜਾਨਹੁ ਤਾਹੇ ਕੋ। ਹੇ ਗੋਰਖ ਨਾਥ ਜੀ, ਕਹਿੰਦੇ ਜਿਹੜੇ ਗੁਰੂ ਨਾਨਕ ਸਾਹਿਬ ਹੈ ਉਹਨਾਂ ਦਾ ਜਿਹੜਾ ਯੋਗ ਕੀਤਾ ਹੈ ਉਹਦੇ ਕਰਕੇ ਕਹਿੰਦੇ ਉਹ ਪੂਜਨ ਯੋਗ ਹੈ। ਆਵਤ ਆਪ ਹੀ ਜਾਤ ਨਿਆਨ। ਇਸ ਤਰ੍ਹਾਂ ਪੂਜਨ ਯੋਗ ਹੈ ਉਹ ਗੁਰੂ ਨਾਨਕ ਸਾਹਿਬ ਜੀ ਜਾਣ ਲੋ। ਕਹਿੰਦੇ ਆਵਤ ਆਪ ਹੀ ਆਪ ਹੀ ਆ ਰਹੇ ਹੈ। ਕਹਿੰਦੇ ਉਹਨਾਂ ਨੂੰ ਕਹਿੰਦੇ ਕੋਈ ਲਿਆਂਦਾ ਨਹੀਂ ਜਾ ਸਕਦਾ ਹੈ। ਜਿਵੇਂ ਅੱਗਾਂ ਆਪਾਂ ਕਿਸੇ ਗੁਨਾਹਗਾਰ ਨੂੰ ਫੜ ਕੇ ਲੈ ਆਉਂਦੇ ਹਾਂ, ਕਹਿੰਦੇ ਇਸ ਤਰ੍ਹਾਂ ਉਹ ਕਿਉਂ ਆਪ ਕਿਸੇ ਉਹਨਾਂ ਨੂੰ ਲਿਆਂਦਾ ਨਹੀਂ ਜਾ ਸਕਦਾ ਵੀ ਤੁਸੀਂ ਚੱਲੋ ਜੀ, ਨਹੀਂ ਤਾਂ ਅਸੀਂ ਫੜ ਕੇ ਲੈ ਜਾਵਾਂਗੇ। ਮਹਾਰਾਜ ਨੂੰ ਕਹਿੰਦੇ ਮਹਾਰਾਜ ਉਹ ਆਪ ਹੀ ਚੱਲ ਕੇ ਆ ਰਹੇ ਸੁਤੰਤਰ ਨਾਲ, ਸਾਡੇ ਲਿਆਂਦਿਆਂ ਹੋਇਆ ਉਹ ਕਹਿੰਦੇ ਇਸ ਤਰ੍ਹਾਂ ਆ ਨਹੀਂ ਸਕਦੇ ਹਨ। ਹੈ ਕਾਲ ਕਾਲ ਭਿਆਨ ਮਹਾ। ਇਹ ਗੋਰਖ ਨਾਥ ਜੀ ਜਿਹੜਾ ਕਲਯੁਗ ਦਾ ਸਮਾਂ ਬੜਾ ਤਕੜਾ ਭਿਆਨਕ ਹੈ। ਨਰ ਤਾਰਨ ਕੋ ਅਵਤਾਰ ਪਛਾਣ। ਮੈਂ ਤਾਂ ਪਛਾਣ ਲਿਆ ਵੀ ਜਿਹੜਾ ਗੁਰੂ ਨਾਨਕ ਸਾਹਿਬ ਹੈ ਉਹਨਾਂ ਨੇ ਤਾਰਨ ਵਾਸਤੇ ਅਵਤਾਰ ਧਾਰਨ ਕੀਤਾ ਹੈ। ਗੋਰਖ ਬੈਨ ਭਨੈ ਸੁਣ ਕੇ। ਗੋਪੀ ਜਨ ਤੋਂ ਸੁਣ ਕੇ ਗੋਰਖ ਨਾਥ ਨੇ ਬਚਨ ਕਹੇ। ਤਿਹ ਜਾਣਤ ਹੋ ਨਹਿ ਮੋਹਿ ਅਜਾਨਾ। ਇਹ ਵੀ ਗੋਪੀ ਚੰਦ, ਗੁਰੂ ਨਾਨਕ ਸਾਹਿਬ ਨੂੰ ਮੈਂ ਜਾਣਦਾ ਹੈ, ਮੈਂ ਕੀ ਉਹਨਾਂ ਤੋਂ ਅਣਜਾਣ ਨਹੀਂ ਹੈ, ਮੈਨੂੰ ਪੂਰਾ ਉਹਨਾਂ ਦਾ ਪਤਾ ਹੈ। ਸਿੱਧਨ ਮੈਂ ਵੱਡ ਮਾਨ ਹੁਤੋ। ਪਰ ਬਈ ਗੋਪੀ ਚੰਦਾ ਆਪਣੇ ਜਿਹੜਾ 84 ਸਿੱਧ ਹੈ ਇਹਨਾਂ ਦੇ ਮਨਾਂ ਵਿੱਚ ਬੜਾ ਮਾਣ ਹੰਕਾਰ ਹੈ ਸੀ। ਤਿਸ ਨਾਸਨ ਕਿਹਤ ਤੂਸ਼ਨ ਠਾਨਾ। ਕਹਿੰਦੇ ਇਹਨਾਂ ਮਾਣ ਨਾਸ ਕਰਨ ਵਾਸਤੇ ਮੈਂ ਕਹਿੰਦੇ ਚੁੱਪ ਧਾਰਨ ਕੀਤੀ ਹੈ, ਮੈਂ ਇਹਨਾਂ ਨੂੰ ਦੱਸਿਆ ਨਹੀਂ ਹੈ ਵੀ ਗੁਰੂ ਨਾਨਕ ਸਾਹਿਬ ਪਰਮੇਸ਼ਰ ਦਾ ਅਵਤਾਰ ਹੈ। ਕਹਿੰਦੇ ਇਸ ਕਰਕੇ ਇਹਨਾਂ ਦਾ ਹੰਕਾਰ ਦੂਰ ਕਰਨ ਵਾਸਤੇ ਮੈਂ ਚੁੱਪ ਸਾਧੀ ਹੋਈ ਹਾਂ, ਜੋ ਮੈਨੂੰ ਸਾਰਾ ਪੂਤਾ ਹੈ ਵੀ ਗੁਰੂ ਨਾਨਕ ਸਾਹਿਬ ਪਰਮੇਸ਼ਰ ਆ ਗਏ। ਈਸ਼ਰ ਨਾਥ ਸਮੀਪ ਬੁਲਾਏ ਕਹਿ। ਕਿਉਂ ਗੋਪੀ ਚੰਦ ਨੂੰ ਕਹਿ ਕੇ ਫਿਰ ਈਸ਼ਰ ਨਾਥ ਨੂੰ ਆਪਣੇ ਕੋਲ ਬੁਲਾਇਆ ਗੋਰਖ ਨਾਥ ਨੇ। ਗੋਰਖ ਨਾਥ ਨਿਆਇ ਇਸ ਦੀਨੇ। ਗੋਰਖ ਨਾਥ ਨੇ ਉਸਨੂੰ ਆਗਿਆ ਕਰ ਦਿੱਤੀ ਹੈ। ਚਾਹੋ ਤਪੇ ਢਿੱਗ ਤਾਹੇ ਬਿਲੋ ਕਹੋ। ਈਸ਼ਰ ਨਾਥ ਨੂੰ ਵੀ ਗੁਰੂ ਨਾਨਕ ਸਾਹਿਬ ਦੇ ਤਪੇ ਦੇ ਕੋਲ ਚਲਾ ਜਾ, ਉਹਨਾਂ ਨੂੰ ਵੇਖ। ਪਾਦ ਬਿਖੈ ਮਤ ਜਾਹੇ ਪ੍ਰਵੀਨੀ। ਗਿਆਨ ਚਰਚਾ ਕਰਨ ਵਿੱਚ ਜਿਸਦੀ ਬੜੀ ਬੁੱਧੀ ਜਿਹੜੀ ਹੈ ਮਤ ਹੈ ਬਹੁਤ ਚਤਰ ਹੈ। ਪਾਛੇ ਕੋ ਜੀਤ ਕੈ ਦੇਹ ਹਟਾਏ। ਈਸ਼ਰ ਨਾਥ ਐਸੇ ਗੁਰੂ ਨਾਨਕ ਸਾਹਿਬ ਨੂੰ ਜਿੱਤ ਕੇ ਪਿੱਛੇ ਨੂੰ ਹਟਾ ਦੇ, ਪਿੱਛੇ ਪਿੱਛੇ ਨੂੰ ਮੋੜ ਦੇ। ਲਖੋ ਸਭ ਤੇ ਤਬ ਬੁੱਧ ਕੋ ਪੀਨੀ। ਕਿਉਂਕਿ ਈਸ਼ਰ ਨਾਥਾ ਤੇਰੀ ਜਿਹੜੀ ਬੁੱਧੀ ਆ ਸਾਰਿਆਂ ਤੋਂ ਮੈਂ ਤਕੜੀ, ਕਹਿੰਦੇ ਜਾਣਦਾ ਤੂੰ ਬਹੁਤ ਚੰਗਾ ਚੰਗੀ ਬੁੱਧਲੀ ਵਾਲਾ ਹੈ। ਨਾ ਤੁਰ ਆਪਣੋ ਦੇ ਉਪਦੇਸ਼। ਚਲੋ ਜੇ ਨਹੀਂ ਉਹ ਮੁੜਦੇ ਗੁਰੂ ਨਾਨਕ ਸਾਹਿਬ ਜੀ ਤਪਾ, ਨਹੀਂ ਤਾਂ ਫਿਰ ਵੀ ਈਸ਼ਰ ਨਾਥਾ ਆਪਣਾ ਜਿਹੜਾ ਉਪਦੇਸ਼ ਦੇ ਕੇ ਉਹਨਾਂ ਨੂੰ ਸਿਖਾਵਹ ਯੋਗ ਕੀ ਰੀਤ ਜੇ ਕੀਨੀ। ਆ ਜਿਹੜਾ ਯੋਗ ਦੀ ਰੀਤੀ ਜਿਵੇਂ ਤੂੰ ਕੀਤੀ ਹੋਈ ਹੈ ਉਹ ਯੋਗ ਰੀਤੀ ਤੂੰ ਉਹਨਾਂ ਨੂੰ ਸਿਖਾ ਦੇ। ਕਬਿਤ ਆਯਸ ਕੁਪਾਏ ਤਾਤ ਕਾਲ ਗਯੋ ਤਾਹੇ। ਗੋਰਖ ਨਾਥ ਦੀ ਆਗਿਆ ਪਾ ਕੇ ਜਿਹੜਾ ਈਸ਼ਰ ਨਾਥ ਹੈ ਬੜਾ ਕਹਿੰਦੇ ਛੇਤੀ ਦੌੜਦਾ ਗਿਆ ਹੈ। ਜਹਾਂ ਬੈਠੇ ਸੁਖ ਦਾਏ ਸੋ ਹੈ ਉੱਚੇ ਗਿਰ ਸਿੰਘ ਹੈ। ਜਿੱਥੇ ਕਹਿੰਦੇ ਸੁਖ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਉੱਚੇ ਪਹਾੜ ਦੇ ਟਿੱਲੇ ਤੇ ਬੈਠੇ ਹੈ, ਉੱਥੇ ਗਿਆ ਹੈ ਦੌੜਦਾ ਹੋਇਆ ਬੜੀ ਛੇਤੀ। ਉੱਚਰ ਆਦੇਸ਼ ਕੋ ਸਮੀਪ ਗਯੋ ਬੈਸ ਤਬ। ਇਹ ਗੁਰੂ ਨਾਨਕ ਸਾਹਿਬ ਆਪ ਜੀ ਨੂੰ ਆਦੇਸ਼ ਹੋਵੇ ਇਸ ਤਰ੍ਹਾਂ ਕਹਿ ਕੇ ਕੋਲ ਬੈਠ ਗਿਆ ਹੈ। ਪ੍ਰਭੂ ਕੋ ਆਦੇਸ਼ ਗੁਰੂ ਕਹੀ ਤੇ ਸੰਗ ਹੈ। ਨਾਨਕ ਸਾਹਿਬ ਜੀ ਨੇ ਈਸ਼ਰ ਨਾਥ ਦੇ ਸਾਧ ਕਿਹਾ ਵੀ ਪਰਮੇਸ਼ਰ ਨੂੰ ਆਦੇਸ਼ ਹੋਵੇ, ਵਾਹਿਗੁਰੂ ਨੂੰ ਨਮਸਕਾਰ ਹੋਵੇ। ਕੌਣ ਦੇਸ਼ ਸ਼ੋਰ ਆਏ, ਕਹਾਂ ਕੋ ਸਿਧਾਏ ਅਬ। ਇਹੀ ਸਰਨਾਸ ਬੋਲਿਆ ਹੈ, ਹੇ ਗੁਰੂ ਨਾਨਕ ਸਾਹਿਬ ਜੀ, ਕਿਹੜਾ ਇਲਾਕਾ ਛੱਡ ਕੇ ਆਏ ਹੋ ਤੁਸੀਂ, ਤੇ ਕਹਾਂ ਕੋ ਸਿਧਾਏ ਆ, ਹੁਣ ਕਿਸ ਤਰਫ ਨੂੰ ਤੁਸੀਂ ਚਲੇ ਜਾ ਰਹੇ ਹੋ ਜੀ? ਕਹੋ ਤੁਮ ਕੌਣ, ਮੋਹ ਬੂਝਣ ਉਹ ਮੰਗ ਹੈ। ਜੀ ਮਹਾਰਾਜ ਦੱਸੋ ਤੁਸੀਂ ਕੌਣ ਹੋ, ਮੈਨੂੰ ਇਹ ਪੁੱਛਣ ਦੀ ਬੜੀ ਜਾਣਾ ਹੈ। ਗੋਰਖ ਪੈ ਚਲੋ, ਉਪਦੇਸ਼ ਲੀਜੈ ਭਲੋ ਆਪ। ਮੈਂ ਤਾਂ ਇਹ ਕਹਾਂਗਾ ਵੀ ਤੁਸੀਂ ਸਾਡੇ ਗੁਰੂ ਗੋਰਖਨਾਥ ਦੇ ਕੋਲ ਚੱਲੋ, ਤੇ ਉਹਨਾਂ ਦਾ ਆਪ ਚੰਗੀ ਤਰ੍ਹਾਂ ਉਪਦੇਸ਼ ਲੈ ਲਓ ਜੀ। ਸਭ ਮਤ ਵੇਖ ਤੇ ਸੋ ਜੋਗ ਹੀ ਉਹ ਤੰਗ ਹੈ। ਕਿਉਂਕਿ ਸਾਰੇ ਜਿੰਨੇ ਮਤ ਮਤਾਂਗਰ ਹੈ ਭੇਖ ਹਨ, ਉਹਨਾਂ ਤੋਂ ਕਹਿੰਦੇ ਜਿਹੜਾ ਯੋਗ ਕਰਨਾ ਹੈ, ਯੋਗ ਦਾ ਉਪਦੇਸ਼ ਲੈਣਾ ਇਹੀ ਉੱਚਾ ਹੈ। ਦੇਹ ਪੰਚ ਤੱਤ ਕੀ ਹੈ, ਪੁੱਛੋ ਕੌਣ ਪੰਚ ਬਿਖੈ। ਗੁਰੂ ਮਹਾਰਾਜ ਬੋਲੇ ਸ਼ਰਨਾਥਾ, ਕਹਿੰਦੇ ਜਿਹੜੀ ਦੇਹੀ ਹੈ ਤਾਂ ਸਾਰਿਆਂ ਦੀ, ਪੰਜਾਂ ਤੱਤਾਂ ਦੀ ਹੈ, ਤੂੰ ਕਿਹੜੇ ਤੱਤ ਦੀ ਗੱਲ ਪੁੱਛਦਾ ਸਾਨੂੰ? ਸੋ ਤੱਤ ਦੇਹ ਮੈਂ ਵਿਚਾਰ ਕੈ ਬਖਾਨੀ ਹੈ। ਕਿਉਂਕਿ ਉਹੀ ਜਿਹੜੇ ਪੰਜ ਤੱਤ ਉਹ ਤੇਰੀ ਦੇਹ ਵਿੱਚ ਕੰਮ ਕਰ ਰਹੇ ਹੈ, ਇਸ ਕਰਕੇ ਵਿਚਾਰ ਕੇ ਕੁਝ ਕਹੀਏ। ਜੇ ਤੂੰ ਪੁੱਛੇ ਆਤਮਾ ਕੋ, ਆਤਮਾ ਤੋਂ ਪੂਰਨ ਹੈ। ਜੇ ਭਲਾ ਦੇਹ ਦੇ ਵਿੱਚ ਤੂੰ ਆਤਮਾ ਦੇ ਸੰਬੰਧ ਵਿੱਚ ਪੁੱਛੇ, ਫਿਰ ਆਤਮਾ ਤਾਂ ਸਾਰੀ ਪਰਿਪੂਰਨੀ ਹੈ। ਅੰਤਰ ਵਹਿਰ ਦਿਸ਼ ਵਿਦਿਸ਼ ਮੈਂ ਜਾਣੀ ਹੈ। ਜਿਹੜਾ ਅੰਤਨਾ ਆਤਮਾ ਹੈ, ਅਸੀਂ ਦੇ ਅੰਦਰ ਵੀ ਹੈ ਬਾਹਰ ਵੀ ਹੈ, ਦੱਸੋ ਦਿਸ਼ਾ ਵਿਸ਼ਾ ਦੇ ਵਿੱਚ ਹੀ ਉਹ ਜਾਣਿਆ ਜਾਂਦਾ ਹੈ। ਸਾਰੇ ਆਤਮਾ ਪਰਿਪੂਰਨ ਹੈ ਹਰ ਪਾਸੇ ਹੀ। ਆਵਨ ਅਜਾਨ ਤੋ ਬਨਤ ਉਨ ਹੋਤ ਕਹੂੰ। ਬਾਕੀ ਵੀ ਆਉਣਾ ਜਾਣਾ ਤਾਂ ਬਣਦਾ ਹੁੰਦਾ ਹੈ, ਜੇ ਕਿਸੇ ਪਾਸੇ ਤੋਂ ਆਤਮਾ ਉਨਾ ਹੋਵੇ, ਨਿਊਨ ਹੋਵੇ, ਕਿਸੇ ਪਾਸੇ ਉਹ ਨਾ ਹੋਵੇ। ਜਹਾਂ ਤਹਾਂ ਏਕ ਹੀ ਵਿਵੇਕ ਤੇ ਪਛਾਣੀਏ। ਇਹ ਜਿਹੜਾ ਆਤਮਾ ਜਿੱਥੇ ਕਿੱਥੇ ਇੱਕੋ ਇੱਕ ਹੀ ਹੈ, ਇਸ ਤਰ੍ਹਾਂ ਕਹਿੰਦੇ ਗੁਰੂ ਦੁਆਰਾ ਗਿਆਨ ਦੁਆਰਾ ਪਛਾਣੀਦਾ ਹੈ। ਜਾਂ ਤੇ ਤਾਬ ਬੂਝਨੋ ਅਕਾਰਥ ਹੀ ਚੀਨ ਮਨ। ਇਸ ਕਰਕੇ ਵੀ ਸ਼ਰਨਾਥਾ ਜਿਹੜਾ ਸਾਡੇ ਕੋਲੋਂ ਪੁੱਛਣਾ ਹੈ, ਇਹ ਤੂੰ ਜਾਣ ਲੈ ਵੀ ਇਹ ਅਕਾਰਥ ਹੀ ਹੈ, ਨਿਸ਼ਫਲ ਹੀ ਹੈ। ਗੋਰਖ ਤੇ ਸਿੱਖ ਪੁਨ ਪ੍ਰਸ਼ਨ ਕੋਠਾਨੀਏ। ਗੋਰਖਨਾਥ ਤੋਂ ਕਹਿੰਦੇ ਪ੍ਰਸ਼ਨ ਕਰਨਾ ਸਿੱਖ ਕੇ ਨਾ, ਫਿਰ ਸਾਡੇ ਕੋਲ ਪ੍ਰਸ਼ਨ ਕਰੀਏ, ਇਹਦਾ ਤਾਂ ਜਿਹੜਾ ਪ੍ਰਸ਼ਨ ਹੀ ਗਲਤ ਹੈ। ਸੁਹਈਆ ਸੁਣ ਈਸ਼ਰ ਨਾਥ ਲਜਾਏ ਰਹਿਓ। ਨੂੰ ਮਹਾਰਾਜ ਤੋਂ ਸੁਣ ਕੇ ਜਿਹੜਾ ਈਸ਼ਰ ਨਾਥ ਹੈ, ਬਹੁਤ ਸ਼ਰਮਸ਼ਾਰ ਹੋ ਰਿਹਾ। ਗਿਰ ਮੇਰ ਗਯੋ ਨਹਿਬਾਨੀ ਅਲਾਈ। ਸੁਮੇਰ ਪਰਬਤ ਉੱਪਰ ਚਲਿਆ ਗਿਆ, ਕੋਈ ਇਹਨੇ ਗੱਲਬਾਤ ਨੀ ਕਹੀ ਦੱਸੀ ਹੈ। ਪਰ ਪੂਰਨ ਆਤਮ ਗਿਆਨ ਬਿਖੈ। ਹਾਂ, ਕਿਉਂਕਿ ਪਰ ਵਿਸ਼ੇਸ਼ ਕਰਕੇ ਆਤਮਾ ਪਰਮਾਤਮਾ ਦੇ ਵਿੱਚ ਪਰਿਪੂਰਨ। ਚਰਚਾ ਕਰਕੇ ਨਹਿ ਜੀਤਿਓ ਸਜਾਈ। ਕਹਿਣ ਲੱਗਾ ਗੋਰਖਨਾਥ ਜੀ, ਉਹ ਗਿਆਨ ਚਰਚਾ ਕਰਕੇ ਨਹੀਂ ਜਿੱਤਿਆ ਜਾ ਸਕਦਾ ਹੈ। ਮਨ ਲੰਗਰ ਰੋਸ ਕੀਓ ਸੁਣ ਕੇ। ਇਸ ਤਰ੍ਹਾਂ ਦੀ ਗੱਲਬਾਤ ਈਸ਼ਰਨਾਥ ਤੋਂ ਸੁਣ ਕੇ ਜਿਹੜਾ ਲੰਗਰਨਾਥ ਸੀ, ਉਹਨੇ ਬੜਾ ਗੁੱਸਾ ਕੀਤਾ। ਕਹਿ ਗੋਰਖ ਜੀ ਮੁਝ ਦੇ ਹੋਰ ਜਾਈ। ਕਹਿਣ ਲੱਗਾ ਹੇ ਗੁਰੂ ਗੋਰਖ ਜੀ, ਮੈਨੂੰ ਗੁਰੂ ਨਾਨਕ ਸਾਹਿਬ ਕੋਲ ਜਾਣ ਦੀ ਆਗਿਆ ਦੇਵੋ। ਅਬ ਲੋਕਹੁ ਕੈਸੇ ਕਹਿ ਬੋਲਤ ਹੈ। ਮੈਂ ਜਾ ਕੇ ਦੇਖਦਾ ਕਿਸ ਤਰ੍ਹਾਂ ਗੁਰੂ ਨਾਨਕ ਤਬਾ ਬੋਲਦਾ ਚੱਲਦਾ। ਤੇ ਆਨਤ ਹੋ ਤੁਮਰੀ ਸ਼ਰਨਾਈ। ਲੰਗਰਨਾਥ ਕਹਿੰਦੇ ਜਾ ਕੇ ਹੁਣੇ ਤੁਹਾਡੀ ਉਹਨੂੰ ਸ਼ਰਨ ਵਿੱਚ ਲੈ ਆਉਣਾ। ਕਬਿਤ ਆਯਸ ਕੋ ਪਾਏ ਗੁਰੂ ਗੋਰਖ ਮਨਾਏ ਮਨ। ਉਹ ਕਹਿੰਦੇ ਆਗਿਆ ਪਾ ਕੇ ਲੰਗਰਨਾਥ ਤੇ, ਤੇ ਆਪਣਾ ਜਿਹੜਾ ਗੋਰਖਨਾਥ ਗੁਰੂ ਨੂੰ ਮਨਾ ਕੇ ਮਨ ਵਿੱਚ ਪੂਜ ਕੇ ਚੱਲਿਓ। ਤਾਂ ਬਤਾਏ ਚਾਏ ਜੀਤ ਨੇ ਕੁਤਾਰ ਕੇ। ਇਹ ਕਹਿੰਦੇ ਲੰਗਰਨਾਥ ਦੌੜਦਾ ਹੋਇਆ ਚੱਲਿਆ, ਜਿੱਤ ਵਿੱਚ ਆ ਮਾਰਾ ਨੂੰ ਜਿੱਤਣ ਦਾ। ਬੇਦੀ ਕੋਲ ਦੀਪ ਹੂੰ ਕੇ ਬੈਠਿਓ ਹੈ ਸਮੀਪ ਆਏ। ਜੋ ਬੇਦੀਆਂ ਦੇ ਕੁਲ ਦੇ ਦੀਵਾ ਰੂਪ ਪ੍ਰਕਾਸ਼ ਗੁਰੂ ਨਾਨਕ ਸਾਹਿਬ ਹੈ, ਉਹਨਾਂ ਦੇ ਕੋਲ ਆ ਬੈਠਾ ਏ ਨਗਰ ਸਿੱਧ ਕਿੰਨੀ ਹੈ ਆਦੇਸ਼ ਮੁਖ ਬਚਨ ਉਚਾਰ ਕੈ ਮੁਖੋਂ ਬਚਨ ਕਹਿ ਕੇ ਮਾਰਾ ਆਦੇਸ਼ ਹੋਵੇ ਨਮਸਕਾਰ ਹੋਵੇ ਚੱਲੀਏ ਸੁਮੇਰ ਪਾਰ ਲੀਜੈ ਉਪਦੇਸ਼ ਬਾਰ ਉਦੋਂ ਬਾਰ ਕਹਿਣ ਲੱਗਾ ਹੈ ਗੁਰੂ ਨਾਨਕ ਸਾਹਿਬ ਜੀ ਸੁਮੇਰ ਪਰਬਤ ਉੱਪਰ ਚੱਲੀਏ ਜੋ ਸਭ ਤੋਂ ਸ੍ਰੇਸ਼ਟ ਉਪਦੇਸ਼ ਹੈ ਉਹ ਲੈ ਲੈਣਾ ਕਰੀਏ ਗੋਰਖਨਾਥ ਪਾਸ ਤੋਂ ਸੀਸ ਮ੍ਰਿਤੂ ਜਾਨ ਡਾਰ ਦੀਜੈ ਨਿਜ ਟਾਰ ਕੈ ਜਿਹੜਾ ਮੌਤ ਦਾ ਸਿਰ ਤੇ ਹਮੇਸ਼ਾ ਡਰ ਬਣਿਆ ਰਹਿੰਦਾ ਕਹਿੰਦੇ ਆਪਣਾ ਹਮੇਸ਼ਾ ਲਈ ਕਹਿੰਦੇ ਦੂਰ ਕਰ ਲਈ ਉਹਨਾਂ ਤੋਂ ਉਪਦੇਸ਼ ਲੈ ਕੇ ਜਾਗੇ ਵੱਡ ਭਾਗ ਜੇ ਤੂੰ ਜੋਗ ਅਨੁਰਾਗ ਕਰੇ ਗੁਰੂ ਨਾਨਕ ਸਾਹਿਬ ਤੂੰ ਆਪਣੇ ਵੱਡੇ ਭਾਗ ਜਾਣੇ ਜੇ ਤੂੰ ਕਹਿੰਦੇ ਜੋਗ ਦੇ ਨਾਲ ਪ੍ਰੇਮ ਕਰੇ ਧੁਨ ਸੰਗ ਲਾਗੈ ਲਾਗ ਹੱਠ ਦੇ ਹੁਡਾਰ ਕੈ ਜਿਹੜੀ ਅਨਾਹਤ ਧੁਨੀ ਉਹਦੇ ਨਾਲ ਤੁਹਾਡੀ ਲਗਨ ਲੱਗ ਜਾਏਗੀ ਇਸ ਕਰਕੇ ਹੱਠ ਛੱਡ ਦਿਓ ਤੁਸੀਂ ਹੱਠ ਛੱਡ ਕੇ ਮੇਰੇ ਨਾਲ ਚੱਲੋ ਗੁਰੂ ਗੋਰਖ ਦਾ ਉਪਦੇਸ਼ ਲੈ ਲਓ ਇਸ ਤਰ੍ਹਾਂ ਤੁਸੀਂ ਉਹਨਾਂ ਦੇ ਸੇਵਕ ਬਣ ਜਾਓ ਜੀ ਬੋਲ ਦੀਨਾ ਨਾਥ ਸਿੱਧ ਲੰਗਰ ਕੇ ਸਾਥ ਤਬ ਗਰੀਬਾਂ ਦੇ ਮਾਲਕ ਆ ਉਹ ਜਿਹੜਾ ਲੰਗਰ ਸਿੱਧ ਆਇਆ ਉਹਦੇ ਸਾਥਿਓਂ ਬੋਲੇ ਹੈ ਤਦੋਂ ਕੌਣ ਸੀ ਵਸਤ ਮਰੈ ਦੀਜੈ ਸੋ ਬਤਾਏ ਕਹਿੰਦੇ ਉਹ ਲੰਗਰ ਸਿੱਧਾ ਐਸੀ ਕਿਹੜੀ ਵਸਤੂ ਮਰਦੀ ਹੈ ਸਾਨੂੰ ਤਾਂ ਦੱਸ ਦੇ ਨਾ ਖੋਲ ਕੇ ਦੇਹ ਪੰਚ ਭੂਤ ਕੀ ਹੈ ਪੰਚੋ ਮੈਂ ਨਾ ਮਰੈ ਕੋ ਜਿਹੜੀ ਦੇਹੀ ਉਹ ਪੰਜ ਤੱਤਾਂ ਦੀ ਹੈ ਪੰਜਾਂ ਤੱਤਾਂ ਦੇ ਵਿੱਚੋਂ ਕੋਈ ਨੀ ਮਰਦਾ ਹੈ ਕਾਇਮ ਹੈ ਦੇਖ ਲਾ ਪਾਣੀ ਵੀ ਤੱਤ ਕਾਇਮ ਹਵਾ ਵੀ ਕਾਇਮ ਹੈ ਧਰਤੀ ਵੀ ਕਾਇਮ ਹੈ ਅਗਨੀ ਵੀ ਕਾਇਮ ਹੈ ਸਾਰੇ ਪੰਜੇ ਤੱਤ ਕਾਇਮ ਇਹਨਾਂ ਵਿੱਚੋਂ ਤਾਂ ਕੋਈ ਮਰਦਾ ਹੀ ਨਹੀਂ ਹੈ ਜੇ ਕੋ ਮਰ ਜਾਤ ਤਾਂ ਕੋ ਦੀਜੀਏ ਸੁਣਾਏ ਕਿਹੜਾ ਕਹਿੰਦੇ ਕੋਈ ਤੱਤ ਮਰ ਜਾਂਦਾ ਹੈ ਤੇ ਸਾਨੂੰ ਤਾਂ ਸੁਣਾ ਦੇ ਨਾ ਵੀ ਆਹ ਤੱਤ ਮਰ ਗਿਆ ਕਿਉਂਕਿ ਪੰਜਾਂ ਤੱਤਾਂ ਦੀ ਦੇਹੀ ਬਣੀ ਹੈ ਇਹ ਪੰਜ ਤੱਤ ਕਾਇਮ ਹੈ ਤੇ ਫਿਰ ਸਰੀਰ ਵੀ ਕਾਇਮ ਹੀ ਹੈ ਆਤਮਾ ਕੋ ਨਿਤ ਕਾਬ ਹੋਤ ਨਹੀਂ ਮ੍ਰਿਤੂ ਤਾਂ ਕੀ ਬਾਕੀ ਜਿਹੜਾ ਇਸ ਸਰੀਰ ਦੇ ਵਿੱਚ ਕਹਿੰਦੇ ਆਤਮਾ ਹਮੇਸ਼ਾ ਰਹਿਣ ਵਾਲਾ ਹੈ ਉਸ ਆਤਮਾ ਦੀ ਤਾਂ ਕਦੇ ਮੌਤ ਹੁੰਦੀ ਨਹੀਂ ਇਸ ਲੰਗਰ ਨਾਥਾ ਭਇਓ ਜੀਵ ਸਤ ਚਿਦਾ ਆਨੰਦ ਕੋ ਭੁਲਾਏ ਕੈ ਇਹ ਤਾਂ ਕਹਿੰਦੇ ਜਿਹੜਾ ਸਚਿਤ ਆਨੰਦ ਹੈ ਉਹਨੂੰ ਭੁਲਾ ਕੇ ਜੀਵ ਬਣ ਗਿਆ ਹੈ ਤਾਂ ਆਤਮਾ ਸੀ ਇਹ ਪਰਮਾਤਮਾ ਦਾ ਰੂਪ ਉਹ ਸਚਿਤ ਆਨੰਦ ਸਰੂਪ ਵਾਹਿਗੁਰੂ ਨੂੰ ਭੁਲਾ ਕੇ ਆਪ ਹੀ ਜੀਵ ਬਣ ਬੈਠਾ ਹੈ ਪਾਦ ਹੈ ਕਹਿਣ ਤੇਰੋ ਭਇਓ ਮ੍ਰਿਤੂ ਕੌਣ ਹੈਰੋ ਇਸ ਕਰਕੇ ਤੇਰਾ ਤਾਂ ਕਹਿਣਾ ਹੀ ਬਿਆਰਸ ਹੈ ਨਿਸ਼ਫਲ ਹੈ ਦੱਸ ਕਹਿੰਦੇ ਮਰਨ ਵਾਲਾ ਭਲਾ ਕੌਣ ਇੱਥੇ ਪੁੱਤਰ ਨ ਆਏ ਪੂਛ ਗੋਰਖ ਕੋ ਜਾਏ ਕਹਿੰਦੇ ਵੀ ਜੇ ਤੈਨੂੰ ਇਸ ਗੱਲ ਦਾ ਜਵਾਬ ਨੀ ਨਾ ਆਉਂਦਾ ਹੈ ਤੇ ਫਿਰ ਆਪਣੇ ਗੋਰਖਨਾਥ ਨੂੰ ਜਾ ਕੇ ਪੁੱਛ ਲਾ ਉਹ ਤੈਨੂੰ ਉੱਤਰ ਦੇ ਦੂਗਾ ਅਸੀਂ ਤੈਨੂੰ ਜੋ ਕਿਹਾ ਵੀ ਯਥਾਰਥ ਕਿਹਾ ਸਵਈਆ ਲੰਗਰ ਤੂਸ਼ਨ ਹੋਏ ਗਯੋ ਇਸ ਤਰ੍ਹਾਂ ਸੁਣ ਕੇ ਜਿਹੜਾ ਲੰਗਰ ਸਿੱਧ ਹੈ ਬਿਲਕੁਲ ਚਾਪ ਚੁੱਪ ਚੁੱਪ ਚਾਪ ਹੋ ਗਿਆ ਹੈ ਬਿਰਤੰਤ ਸੁਮੇਰ ਭਜਾਏ ਸੁਣਾਵਾ ਜਾ ਕੇ ਸੁਮੇਰ ਪਰਬਤ ਉੱਪਰ ਸਾਰਾ ਪ੍ਰਸੰਗ ਸੁਣਾਇਆ ਗੋਰਖ ਨੇ ਤਬ ਆਇਸ ਦੇ ਕਰ ਉਸ ਤੋਂ ਬਾਅਦ ਗੋਰਖ ਨਾਥ ਨੇ ਆਗਿਆ ਦੇ ਕੇ ਮੰਗਲ ਨਾਥ ਸਮੀਪ ਬੁਲਾਵਾ ਜਿਹੜਾ ਮੰਗਲ ਨਾਲ ਸੀ ਨਾ ਇਹਨੂੰ ਆਪਣੇ ਕੋਲ ਬੁਲਾਇਆ ਕੀਨ ਵੱਡੋ ਸਨਮਾਨ ਬਿਠਾਏ ਕੈ ਮੰਗਲ ਨਾਥ ਨੂੰ ਕੋਲ ਬਿਠਾ ਕੇ ਬਹੁਤ ਇਹਦਾ ਸਨਮਾਨ ਕੀਤਾ ਗੋਰਖ ਨੇ ਆਨਨ ਤੇ ਇਵ ਵੈਨ ਅਲਾਇਆ ਉਸ ਤੋਂ ਬਾਅਦ ਆਪਣੇ ਮੁਖ ਤੋਂ ਇਸ ਤਰ੍ਹਾਂ ਦਾ ਬਚਨ ਕਿਹਾ ਮੰਗਲ ਨਾਥ ਨੂੰ ਹਾਰ ਕੇ ਆਵਤ ਸਿੱਧ ਸਬੈ ਮੈਂ ਵੀ ਮੰਗਲ ਨਾਥ ਆ ਜਿੰਨੇ ਸਿੱਧ ਮੈਂ ਭੇਜਦਾ ਸਾਰੇ ਹਾਰ ਕੇ ਆ ਰਹੇ ਅਬ ਜਾਨੋ ਤੁਮਾਰ ਬਣੈ ਤੇ ਹਿਥਾਵਾ ਵੀ ਮੇਰਾ ਬੜਾ ਭਾਰੀ ਤਕੜਾ ਮੰਗਲ ਨਾਲ ਸਿੱਧ ਹੈ ਹੁਣ ਤੇਰਾ ਕਹਿੰਦੇ ਉਸ ਥਾਂ ਤੇ ਜਾਣਾ ਬਣਦਾ ਹੈ ਸਵਈਆ ਮੰਗਲ ਨਾਥ ਨ ਬੂਜਨ ਕੀਨ ਉਸ ਵੇਲੇ ਗੋਰਖ ਨਾਥ ਤੋਂ ਸੁਣ ਕੇ ਮੰਗਲ ਨਾਥ ਨੇ ਪੁੱਛਣਾ ਕੀਤਾ ਪਠੋ ਕਿਹ ਹੇਤ ਕਦੇ ਹੋ ਬਤਾਈ ਹੇ ਗੁਰੂ ਗੋਰਖ ਨਾਥ ਜੀ ਮੈਨੂੰ ਦੱਸ ਦਿਓ ਵੀ ਕਿਸ ਕਾਰਨ ਕਰਕੇ ਮੈਨੂੰ ਭੇਜ ਰਹੇ ਹੋ ਰੂਪ ਸੁਭਾਅ ਬਿਲੋਕਨ ਕੋ ਤੇਹੇ ਗੁਰੂ ਨਾਨਕ ਸਾਹਿਬ ਦਾ ਰੂਪ ਦੇਖਣਾ ਆਕਾਰ ਦੇਖਣਾ ਵੀ ਕਿਹੋ ਜਿਹਾ ਉਹਨਾਂ ਦਾ ਸਰੂਪ ਆਕਾਰ ਹੈ ਵੱਡੇ ਹੈ ਛੋਟੇ ਹੈ ਜਾਂ ਸੁਭਾਅ ਉਹਨਾਂ ਦਾ ਦੇਖਣਾ ਵੀ ਕਿਹੋ ਜਿਹੇ ਸੁਭਾਅ ਵਾਲੇ, ਨਰਮ ਸੁਭਾਅ ਵਾਲੇ ਹੈ ਇਹ, ਉਹਨਾਂ ਦਾ ਰੂਪ ਦੇਖਣਾ ਜਾਂ ਸੁਭਾਅ ਵੇਖਣਾ ਹੈ, ਇਸ ਲਈ ਭੇਜ ਲਈ ਮੈਨੂੰ। ਕਦੋਂ ਕਹੋ ਉਪਦੇਸ਼ਨ ਤਾਈ, ਸੁਭਾਅ ਵੀ ਤੁਸੀਂ ਕਹਿੰਦੇ ਹੋ ਵੀ ਉਹਨੂੰ ਉਪਦੇਸ਼ ਦਿਓ, ਜਾ ਕੇ ਉਪਦੇਸ਼ ਦੇਣ ਵਾਸਤੇ ਮੈਨੂੰ ਕਹਿ ਰਹੇ ਹੋ। ਗੋਰਖ ਆਉ ਸੁਣ ਕੇ ਮਨ ਮਾਹੇ, ਗੋਰਖ ਨਾਥ ਨੇ ਇਸ ਤਰ੍ਹਾਂ ਕਹਿੰਦੇ ਸੁਣ ਕੇ ਮੰਦੇ ਵਿੱਚ ਮੰਗਣ ਲਾ ਦੀ ਗੱਲਬਾਤ, ਵਿਚਾਰਕ ਬਾਨੀ ਸੋ ਐਸ ਲਾਈ, ਚੰਗੀ ਤਰ੍ਹਾਂ ਸੋਚ ਵਿਚਾਰ ਕੇ ਮੰਗਣ ਨਾਸ ਨੂੰ ਇਸ ਤਰ੍ਹਾਂ ਬਚਨ ਕਿਹਾ ਹੈ। ਜੋ ਤੁਮਰੇ ਮਨ ਮੈਂ ਅਭਿਲਾਖ, ਵੀ ਮੰਗਣ ਨਾਸ ਜਿਵੇਂ ਤੇਰੇ ਮਨ ਮਰੁਚੀ ਅਭਿਲਾਖਾ ਖਾਸ ਚਾਹਨਾ ਹੈਗੀ ਹੈ। ਬਿਲੋ ਕਹੋ ਤਾਂ ਬਿਦ ਸੋ ਅਬ ਜਾਈ, ਕਹਿੰਦੇ ਉਸੇ ਢੰਗ ਨਾਲ ਜਾ ਕੇ ਤੂੰ ਵੇਖ ਹੁਣ ਜਾ ਉਹਨਾਂ ਦੀ ਹਜ਼ੂਰੀ ਵਿੱਚ ਪਹੁੰਚ ਕੇ। ਸਵਈਆ ਮੰਗਲ ਬੋਲਤ ਹੈ ਗੁਰ ਗੋਰਖ, ਉਸ ਵੇਲੇ ਮੰਗਲ ਨਾਲ ਮੁਰਦਿਆ ਹੈ ਮੇਰੇ ਗੋਰਖ ਗੁਰੂ ਜੀ, ਪੂਰਨ ਹੋ ਜੁਗੀਆ ਸਭ ਲਾਇਕ, ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਸਭ ਤਰ੍ਹਾਂ ਕਰਕੇ ਪੂਰਨ ਜੋਗੀ ਹੈ, ਸੋ ਸਭ ਹੀ ਬਿਦ ਪੂਰਨ ਨਾਨਕ, ਗੁਰੂ ਨਾਨਕ ਸਾਹਿਬ ਜੀ ਪੂਰਨ ਹੋ ਜੁਗੀਆ ਸਭ ਲਾਇਕ, ਤੁਸੀਂ ਵੀ ਕਹਿੰਦੇ ਸਭ ਤਰ੍ਹਾਂ ਕਰਕੇ ਪੂਰਨ ਜੋਗੀ ਹੋ ਮੇਰੇ ਗੁਰੂ ਜੀ। ਉਧਰ ਜਿਹੜੇ ਗੁਰੂ ਨਾਨਕ ਸਾਹਿਬ ਜੀ ਉਹ ਵੀ ਸਭ ਤਰ੍ਹਾਂ ਕਰਕੇ ਪੂਰਨੀ ਹਨ, ਜਾਏ ਸ਼ਰਨ ਤਿਸੈ ਗਤ ਦਾਇਕ, ਉਹਨਾਂ ਜਿਹੜੇ ਮੁਕਤੀ ਦਾਤੇ ਉਹਨਾਂ ਦੀ ਚਰਨ ਸ਼ਰਨ ਵਿੱਚ ਚਲਿਆ ਜਾ ਸਕਦਾ। ਖੋਜਵੋ ਦੇਖਵੋ ਕਿਆ ਤੇਹੇ ਕੋ ਸੁਰ, ਕਹਿੰਦੇ ਉਸ ਗੁਰੂ ਨਾਨਕ ਸਾਹਿਬ ਨੂੰ ਕੀ ਖੋਜਣਾ ਹੈ ਕੀ ਦੇਖਣਾ ਹੈ, ਉਸ ਗੁਰੂ ਨਾਨਕ ਨੇ ਕੀ ਖੋਜਣਾ ਹੈ ਕੀ ਦੇਖਣਾ ਹੈ। ਗੁਰੂ ਨਾਇਕ ਨਾਇਕ ਸੰਤ ਸਹਾਇ, ਗੁਰੂ ਨਾਨਕ ਸਾਹਿਬ ਤਾਂ ਦੇਵਤਿਆਂ ਦੇ ਵੀ ਮਾਲਕ, ਜਿਹੜਾ ਇੰਦਰ ਉਹਨੇ ਦੇ ਵੀ ਮਾਲਕ ਹੈ, ਦੇਵਤਿਆਂ ਇੰਦਰਾਂ ਦੇ ਮਾਲਕ ਹੈ, ਸੰਤਾਂ ਦੀ ਸਹਾਇਤਾ ਕਰਨ ਵਾਲੇ ਆ ਉਹ। ਇੱਕ ਦੁਬਾਰਾ ਹੈ ਖੋਜ ਪਿਖਾ, ਕਹਿੰਦੇ ਇੱਕ ਵਾਰੀ ਖੋਜ ਕੇ ਵੇਖ ਲਿਆ, ਦੂਜੀ ਵਾਰ ਵੀ ਖੋਜ ਕੇ ਢੂੰਡ ਕੇ ਵੇਖ ਲਿਆ। ਪੁਨ ਖੋਜੇ ਕੋ ਖੋਜਣ ਰੀਤ ਨ ਲਾਇ, ਕਹਿੰਦੇ ਜਿਹੜਾ ਪੁਨਾ ਖੋਜਿਆ ਹੋਇਆ ਉਹਨੂੰ ਜਿਹੜਾ ਜਾ ਕੇ ਫੇਰ ਖੋਜਣਾ ਇਹ ਤਾਂ ਰੀਤੀ ਯੋਗ ਨਹੀਂ ਹੈ। ਆਇਸ ਨਾਹੇ ਉਲੰਘ ਹੋ ਤੋਰ, ਠੀਕ ਹੈ ਗੁਰਖ ਨਾਥ ਜੀ ਤੁਹਾਡੀ ਆਗਿਆ ਹੋਵੀ ਵੀ ਤੂੰ ਜਾ, ਤੁਹਾਡੀ ਆਸਾ ਦਾ ਨੂੰ ਮੈਂ ਉਲੰਘਦਾ ਨਹੀਂ ਹਾਂ, ਤੁਹਾਡੀ ਆਗਿਆ ਤੋਂ ਮੈਨੂੰ ਇਨਕਾਰ ਨਹੀਂ ਹੁੰਦਾ। ਕਹੋ ਤੇ ਜਾਏ ਕਲਿਆਉ ਹਕਾਰੀ, ਹਾਂ ਜੇ ਤੁਸੀਂ ਕਹੋ ਗੋਰਖ ਨਾਥ ਜੀ ਗੁਰੂ ਨਾਨਕ ਸਾਹਿਬ ਨੂੰ ਮੈਂ ਬੁਲਾ ਕੇ ਜ਼ਰੂਰ ਲਿਆ ਸਕਦਾ, ਜਾ ਕੇ ਮਿਲੇ ਤੇ ਕਰਤਾਰਥ ਹੋਏ ਗੋ, ਜੇ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਹੋਇਆ ਅਸੀਂ ਸਾਰੇ ਸਫਲ ਨਿਹਾਲ ਹੋਵਾਂਗੇ। ਜਾਏ ਪਿਖੋ ਮਨ ਆਲਸ ਟਾਰੀ, ਵੈਸੇ ਗੁਰੂ ਨਾਨਕ ਸਾਹਿਬ ਜੀ ਨੂੰ ਮੈਂ ਜਾ ਕੇ ਵੇਖਦਾ ਮਨ ਵਿੱਚ ਲਾਲਸ ਲਿਦਰ ਦੂਰ ਕਰ ਕੇ। ਮੰਗਲ ਨਾਥ ਜੀ ਆਨਹ ਤਾਂ ਬਿਦ, ਉਸ ਵੇਲੇ ਗੋਰਖ ਨਾਥ ਕਹਿੰਦੇ ਹੋ ਮੰਗਲ ਨਾਥ ਇਸ ਤਰੀਕੇ ਨਾਲ ਤੂੰ ਜਾ ਕੇ ਲਿਆ ਉਹਨਾਂ ਨੂੰ, ਲੈ ਉਪਦੇਸ਼ ਹਮਾਰ ਜੋ ਧਾਰੀ, ਇਸ ਤਰ੍ਹਾਂ ਸਾਡਾ ਜਿਹੜਾ ਉਪਦੇਸ਼ ਨਾ ਲੈ ਕੇ ਉਹ ਧਾਰਨ ਕਰ ਲੈਣ ਗੁਰੂ ਨਾਨਕ ਸਾਹਿਬ ਜੀ। ਆਵਹ ਮਾਰਗ ਸਿੱਧਨ ਕੇ, ਗੁਰੂ ਨਾਨਕ ਸਾਹਿਬ ਜੀ ਸਾਡੇ ਮਾਰਗ ਸਿੱਧਾਂ ਦੇ ਮਾਰਗ ਕੀ ਹੈ ਪੰਥ ਵਿੱਚ ਆ ਜਾਣ, ਭਾਵ ਮੈਂ ਪ੍ਰਕਾਸ਼ ਵੱਡੋ ਇਸ ਕਰਕੇ ਸੰਸਾਰ ਦੇ ਸਾਡਾ ਜਸ ਰੂਪੀ ਬੋਧਾ ਪੱਟਾ ਪ੍ਰਕਾਸ਼ ਹੋ ਕਰਨ। ਮੰਗਲ ਨਾਥ ਕਹੈ ਪੁਨ ਬੈਨ ਕੋ, ਗੋਰਖ ਨਾਥ ਸੁਣ ਕੇ ਮੰਗਲ ਨਾਥ ਪੁਨਾ ਫੇਰ ਬਚਨ ਕਹਿਣ ਲੱਗੇ, ਯੋ ਨਾ ਬਣੈ ਜਿਵ ਚਾਹੇ ਤੁਮਾਰੀ, ਗੋਰਖ ਨਾਥ ਦੀ ਜਿਸ ਤਰ੍ਹਾਂ ਦੀ ਤੁਹਾਡੀ ਚਾਹ ਇਸ ਤਰ੍ਹਾਂ ਤਾਂ ਗੱਲ ਬਣ ਨਹੀਂ ਸਕਣੀ। ਜੇ ਹਮ ਤੇ ਲੱਗ ਹੋਵੇ ਸੋ, ਉਹ ਗੁਰੂ ਨਾਨਕ ਸਾਹਿਬ ਜੀ ਜੇ ਸਾਡੇ ਨਾਲੋਂ ਕੋਈ ਘੱਟ ਹੋਣ ਨੀ ਹੋਣ, ਤਬ ਲੈ ਉਪਦੇਸ਼ ਭਲੋ ਅਧਿਕਾਰੀ, ਫਿਰ ਤਾਂ ਚੰਗਾ ਅਧਿਕਾਰੀ ਬਣ ਕੇ ਸਾਥੋਂ ਉਪਦੇਸ਼ ਲੈ ਲੈਣ। ਹੋਏ ਜੋ ਦੀਰਘ ਕੈਸੇ ਬਣੈ ਬਿਦ, ਜਦੋਂ ਗੁਰੂ ਨਾਨਕ ਸਾਹਿਬ ਜੀ ਸਾਡੇ ਤੋਂ ਕਹਿੰਦੇ ਬਹੁਤ ਵੱਡੇ ਹੈ ਤੇ ਉਹ ਕਿਸੇ ਤਰ੍ਹਾਂ ਕਹਿੰਦੇ ਉਹ ਇਹ ਵਿਧੀ ਬਣ ਸਕਦੀ ਹੈ, ਸਾਥੋਂ ਭਲੇ ਕਿਵੇਂ ਲੈ ਸਕਦੇ ਹੈ। ਬਿਪਰੀਤ ਸੀ ਰੀਤ ਵਿਚਾਰੀ, ਤੁਹਾਡੀ ਜਿਹੜੀ ਰੀਤੀ ਹੈ ਕਹਿੰਦੇ ਉਲਟੀ ਜੀ ਵਿਚਾਰੀ ਜਾਂਦੀ ਹੈ, ਭਾਵ ਜਿਵੇਂ ਤੁਸੀਂ ਵਿਚਾਰਿਆ ਇਹ ਤਾਂ ਰੀਤੀ ਉਲਟ ਹੈ, ਉਹ ਸਾਡੇ ਨਾਲੋਂ ਵੱਡੇ ਹੈ। ਤੁਸੀਂ ਕਹਿੰਦੇ ਹੋ ਮੇਰਾ ਉਪਦੇਸ਼ ਆ ਕੇ ਲੈਣ, ਜੋ ਪੱਟ ਬੀਜਣ ਕੇ ਪ੍ਰਕਾਸ਼ ਤੇ, ਜਿਸ ਤਰ੍ਹਾਂ ਜਿਹੜਾ ਠਟਾਣਾ ਜੁਗਨੂੰ ਜਾ ਉਹਦੇ ਪ੍ਰਕਾਸ਼ ਕਰਕੇ, ਭਾਨ ਛਪਾਵਤ ਸੁਧ ਬਿਸਾਰੀ, ਆਪਣੀ ਹੋ ਜੀ ਭੁਲਾ ਕੇ ਵੀ ਮੈਂ ਸੂਰ ਨੂੰ ਛਪਾ ਦੇਣਾ ਚਾਨਣ ਕਰਕੇ, ਇਹ ਤਾਂ ਗੱਲ ਐਂ ਹੈ। ਉਹ ਗੁਰੂ ਨਾਨਕ ਸਾਹਿਬ ਸੂਰਜ ਵਰਗੇ, ਅਸੀਂ ਸਾਰੇ ਉਹਨਾਂ ਦੇ ਅੱਗੇ ਟਟਿਆਣਿਆ ਵੜ ਗਏ ਹੈ, ਉਹਨਾਂ ਨੂੰ ਕਿਵੇਂ ਲਫਾ ਛਕਾ ਸਕਾਂਗੇ। ਗੋਰਖ ਬੈਨ ਭਨੇ ਸੁਣ ਕੇ, ਉਸ ਵੇਲੇ ਗੋਰਖਨਾਥ ਨੇ ਮੰਗਣ ਨਾਥ ਤੋਂ ਸੁਣ ਕੇ ਬਚਨ ਕਹੇ, ਤੁਮ ਹੈ ਸਮਝੀ ਮਤ ਸਿੱਧਨ ਨਿਆਰੇ, ਇਹਨੇ ਵੀ ਤੂੰ ਆਪਣੀ ਅਕਲ ਮਤ ਵਿੱਚ ਸਮਝ ਗਿਆ, ਤੂੰ ਅਸਲੀ ਇਹ ਚੰਗੀ ਅਸਲੀ ਬੁੱਧੀ ਵਿੱਚ ਸਮਝ ਗਿਆ, ਤੇਰੀ ਜਿਹੜੀ ਅਕਲ ਮਤ ਹੈ ਸਿੱਧਾ ਬਾਕੀਆਂ ਤੋਂ ਨਿਆਰੀ ਹੈ, ਵੱਖਰੀ ਹੈ। ਧੰਨ ਤੁਮੈ ਸ਼ੁਭ ਜੋਗ ਕੇ ਲਾਇਕ, ਕਹਿੰਦੇ ਵੀ ਤੈਨੂੰ ਧੰਨ ਹੈ, ਤੂੰ ਸਭ ਤਰ੍ਹਾਂ ਕਰਕੇ ਚੰਗੇ ਜੋਗ ਦੇ ਲਾਇਕ ਹੈ। ਮਨ ਤੇ ਜਿਨ ਮਾਨ ਵਿਸਾਰੇ, ਇਸਨੇ ਵੀ ਤੂੰ ਮਨ ਤੋਂ ਜਿਹੜਾ ਮਾਣ ਹੰਕਾਰ ਭੁਲਾਇਆ ਹੋਇਆ ਛੱਡਿਆ ਹੋਇਆ ਹੈ, ਜਾਣ ਲਇਓ ਸਭ ਨਾਨਕ ਭੇਦ ਕੋ, ਹੈ ਵੀ ਮੰਗਣ ਲਾ ਤੂੰ ਗੁਰੂ ਨਾਨਕ ਸਾਹਿਬ ਦਾ ਸਭ ਤਰ੍ਹਾਂ ਦਾ ਭੇਦ ਜਾਣ ਲਿਆ ਹੋਇਆ, ਜੈਸੋ ਆਹੈ ਤੁਮ ਤੈਸੋ ਉਚਾਰੇ, ਇਸ ਤਰ੍ਹਾਂ ਦਾ ਗੁਰੂ ਨਾਨਕ ਸਾਹਿਬ ਹੈਗਾ ਉਸੇ ਤਰ੍ਹਾਂ ਦਾ ਤੂੰ ਸਹੀ ਉਚਾਰਨ ਕੀਤਾ ਆਖਿਆ ਹੈ। ਮਾਨ ਕੇ ਬਾਨ ਵਿਦੇ ਸਭ ਸਿੱਧ, ਇਥੋਂ ਬਗੈਰ ਤਾਂ ਮੰਗਣ ਨਾਥਾ ਜਿੰਨੇ ਇਹ ਸਿੱਧ ਹੈ ਨਾ ਸਾਰੇ ਕਹਿੰਦੇ ਮਾਣ ਹੰਕਾਰ ਦੇ ਤੀਰ ਨਾਲ ਬਿੰਨੇ ਪਏ ਆ, ਪਰੋਏ ਪਏ ਆ ਮਾਣ ਵਿੱਚ, ਕਰੋ ਵਿਦ ਸੋ ਅਵਿਲਾਖ ਜੋ ਥਾਰੇ, ਕੀ ਵੀ ਮੰਗਣ ਨਾਥਾ ਜਿਵੇਂ ਤੇਰੇ ਅੰਦਰ ਕਹਿੰਦੇ ਅਵਿਲਾਖ ਹੈ ਉਹੀ ਤਰੀਕਾ ਤੂੰ ਕਰ ਲਏ ਆਪ, ਦੋਹਰਾ ਕੇ ਤਿਕ ਸਮਝਿਓ ਭਰਥਰੀ, ਐਵੀ ਮੰਗਣ ਨਾਥ ਗੁਰੂ ਨਾਨਕ ਸਾਹਿਬ ਨੂੰ ਕੁਝ ਕੁ ਤਾਂ ਕਹਿੰਦੇ ਭਰਥਰੀ ਨਾਲ ਸਮਝਿਆ। ਗੋਪੀ ਚੰਦ ਸੁਜਾਨ, ਬਾਕੀ ਵੀ ਆ ਜਿਹੜਾ ਗੋਪੀ ਚੰਦ ਬੈਠਾ ਹੈ ਵੀ ਸੁਗੜ ਜਾਣੇ ਵੀ ਗੁਰੂ ਨਾਨਕ ਸਾਹਿਬ ਨੂੰ ਸਮਝਿਆ ਵੀ ਮਹਾਨ ਹੈ। ਘੁੱਗੂ ਨਾਥ ਨ ਬੋਲੇ, ਆ ਜਿਹੜਾ ਘੁੱਗੂ ਨਾਥ ਬੈਠਾ ਹੈ ਇਹ ਤਾਂ ਕਹਿੰਦੇ ਬਿਲਕੁਲ ਬੋਲਦਾ ਹੀ ਨਹੀਂ। ਮੰਗਲ ਨਾਥ ਮਹਾਨ, ਐਵੀ ਮੰਗਲ ਨਾਥ ਤੂੰ ਤਾਂ ਸਭ ਤੋਂ ਮਹਾਨ ਹੈ। ਖੇਸੂ ਪੇਸੂ ਔਰ ਹੈ, ਇਸੇ ਤਰ੍ਹਾਂ ਜਿਹੜਾ ਖੇਸੂ ਤੇ ਪੇਸੂ ਦੋ ਸਿਰੇ ਹੋਰ ਹਨ, ਨਹਿ ਗਿਣਤੀ ਤਿੰਨ ਕੋਏ, ਇਹਨਾਂ ਦੀ ਤਾਂ ਕੋਈ ਗਿਣਤੀ ਨਹੀਂ ਹੈ, ਤਾਂ ਬਾਕੀ ਸਾਰਿਆਂ ਤੋਂ ਵੱਖਰੀ ਹੈ। ਗੋਰਖ ਅਸਬਿਦ ਬੈਨ ਕਹਿ, ਹਾਂ ਗੋਰਖ ਨਾਥ ਇਸ ਤਰ੍ਹਾਂ ਦੇ ਬਚਨ ਕਹਿ ਰਿਹਾ ਮੰਗਲ ਨਾਥ ਨੂੰ, ਪੈਸੋ ਤੂਸ਼ਨ ਹੋਏ, ਇਸ ਤੋਂ ਬਾਅਦ ਫਿਰ ਚੁੱਪ ਹੋ ਕੇ ਗੋਰਖ ਨਾਥ ਬੈਠ ਗਿਆ ਹੈ। ਉਤਿਓ ਕਰਤ ਵਿਚਾਰ ਕੋ, ਉਧਰ ਤਾਂ ਕਹਿੰਦੇ ਵਿਚਾਰਾਂ ਕਰ ਰਹੇ, ਇਤ ਸ੍ਰੀ ਨਾਨਕ ਸੰਗ, ਇਧਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਾਥ, ਬੋਲਿਓ ਮਰਦਾਨਾ ਤਬੈ, ਭਾਈ ਮਰਦਾਨਾ ਜੀ ਬੋਲਿਆ, ਚੜੀਏ ਮੇਰ ਉਤੰਗ, ਇੱਥੇ ਕਿਉਂ ਬੈਠੇ ਆ, ਉਸ ਮੇਰ ਪਰਬਤ ਉੱਪਰ ਨੂੰ ਚੜੀਏ ਜੀ, ਚੱਲੀਏ ਜੀ, ਕਿਤਕ ਕਾਲ ਅਵਲੋਕੀਏ, ਮਹਾਰਾਜ ਕਹਿੰਦੇ ਵੀ ਮਰਦਾਨਾ ਕੁਝ ਕੁ ਸਮਾਂ ਹੋਰ ਵੇਖ ਲਈਏ, ਗਮਨੈ ਬਹੁਰ ਸਮੇਰ, ਫਿਰ ਵੀ ਆਪਾਂ ਸਮੇਰ ਪਰਬਤ ਉੱਪਰ ਚੱਲਾਂਗੇ, ਰਹੇ ਸਿੱਧ ਆਵਨ ਕਛੂ, ਕਿਉਂਕਿ ਭਾਈ ਮਰਦਾਨਾ ਕੁਝ ਕੁ ਜਿਹੜੇ ਸਿੱਧ ਅਜੇ ਆਉਣ ਵਾਲੇ ਬਾਕੀ ਰਹਿ ਗਏ ਹੈ। ਬਾਦਹ ਮਾਨਕ ਨੇ, ਜਿਹਨਾਂ ਦੇ ਮਨ ਦੇ ਵਿੱਚ ਬੜਾ ਹੰਕਾਰ ਹੈ ਤੇ ਉਹ ਝਗੜਾ ਕਰਨ ਵਾਲੇ ਹੈ, ਉਹਨਾਂ ਨੇ ਆਉਣਾ ਹੈ, ਤੇ ਜਦੋਂ ਸਾਰੇ ਆ ਜਾਣਗੇ ਉਦੋਂ ਬਾਅਦ ਮਰਦਾਨੇ ਫਿਰ ਆਪਾਂ ਸਵੇਰ ਪਰਬਤ ਉੱਪਰ ਚੱਲਾਂਗੇ, ਤੂੰ ਕਾਹਲੀ ਨਾ ਕਰ। ਜਿਵੇਂ ਗੁਰੂ ਮਹਾਰਾਜ ਜੀ ਨੇ ਮਰਦਾਨਾ ਜੀ ਨੂੰ ਕਹਿ ਕੇ ਇਸ ਤਰ੍ਹਾਂ ਚੁੱਪ ਕਰਵਾ ਦਿੱਤਾ ਵੀ ਕੋਈ ਸਿੱਧ ਹੋਰ ਆਉਣ ਵਾਲੇ ਹੈ, ਅਤੇ ਉਹ ਜਿਵੇਂ ਬਾਕੀ ਜਿਹੜੇ ਸਿੱਧ ਆਏ ਮਹਾਰਾਜ ਦੇ ਕੋਲ, ਉਹਨਾਂ ਦਾ ਜਿਹੜਾ ਪ੍ਰਸੰਗ ਹੈ ਉਹ ਅੱਗੇ ਹੈ, ਸਮਾਂ ਜਿਹੜਾ ਉੱਪਰੀ ਜਾ ਰਿਹਾ, ਜਿਸ ਕਰਕੇ ਰਹਿੰਦਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਕਿਤਕ ਕਾਲ ਅਵਲੋਕੀਏ, ਗਮਨੈ ਬਹੁਰ ਸਮੇਰ, ਰਹੇ ਸਿੱਧ ਆਵਨ ਕਛੂ, ਬਾਦਹ ਮਾਨਕ ਨੇਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਸਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇ ਹੇ ਗੋਬਿੰਦ ਹੇ ਗੁਣ ਨਿਧਾਨ ਸ਼ੰਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨੇ ਨਾਰਾਇਆ ਧਾਰ ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋਇ ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧਿ ਦਿਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਿਹਾ ਜਿਹੈ ਚੜੇ ਸੋ ਥਰੇ ਪਾਰ ਜੋ ਸਰਦਾ ਕਰ ਸੇਵਦੇ ਗੁਰੂ ਪਾਰੇ ਉਤਾਰਨ ਹਾਰ ਜੋ ਸਰਦਾ ਕਰ ਸੇਵਦੇ ਗੁਰੂ ਪਾਰੇ ਉਤਾਰਨ ਹਾਰ ਤੂੰ ਠਾਕੁਰ ਤੁਮ